ਵਾਹਿਗੁਰੂ ਸਾਹਿਬ ਜੀਉ। ਅੰਤਰ ਤੇ ਗਨ ਤੁਪਕ ਚਲਾਵੈ, ਆਵਤ ਜਾਤ ਅਨਕ ਭਟਕਾਵੈ, ਇਸੀ ਰੀਤ ਨਿਤ ਮਾਚਹ ਜੰਗ, ਲਿਟ ਹੈ ਸੁਬਟ ਜਨ ਪਰੇ ਮਿਲੰਗ। ਅੰਤਰ ਤੇ ਗਨ ਤੁਪਕ ਚਲਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਆਪਾਂ ਕਈ ਰੋਜ਼ ਤੋਂ ਅੰਮ੍ਰਿਤ ਵੇਲੇ ਦੀਵਾਨ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਗੁਰਬਾਣੀ ਸਰੂਪ ਸਤਿਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਦਰਸ਼ਨ ਦਾਰ ਕਰਦੇ ਹੋਏ ਕੀਰਤਨ ਤੋਂ ਬਾਅਦ ਜੋ ਗੁਰੂ ਇਤਿਹਾਸ ਲੜੀਵਾਰ ਵਿੱਚ ਪ੍ਰਾਰੰਭ ਹੋਇਆ ਹੋਇਆ ਹੈ, ਉਸ ਵਿੱਚ ਅੱਗੇ ਤੋਂ ਅੱਗੇ ਪ੍ਰਸੰਗ ਸਰਵਣ ਕਰਕੇ ਲਾਹਾ ਲੈਂਦੇ ਹਾਂ। ਅੱਜ ਵੀ ਅੰਮ੍ਰਿਤ ਵੇਲੇ ਦਾ ਸੁੰਦਰ ਦੀਵਾਨ ਸਜ ਰਿਹਾ ਹੈ। ਪ੍ਰੇਮੀਆਂ ਵੱਲੋਂ ਰਖਾਏ ਹੋਏ ਸ੍ਰੀ ਅਖੰਡ ਪਾਠ ਦਾ ਜੋ ਗੁਰਬਾਣੀ ਦਾ ਪਾਠ ਹੈ ਆਪ ਸਰਵਣ ਕਰ ਰਹੇ ਸੀ, ਕੀਰਤਨ ਹੋਇਆ ਹੈ। ਕੀਰਤਨ ਤੋਂ ਉਪਰੰਤ ਆਪਾਂ ਕੁਝ ਸਮਾਂ ਗੁਰੂ ਇਤਿਹਾਸ ਸਰਵਣ ਕਰ ਰਹੇ ਹਾਂ, ਜਿਵੇਂ ਭਾਈ ਸਾਹਿਬ ਭਾਈ ਰਾਮ ਕੌਰ ਜੀ ਦੇ ਪਾਸੋਂ ਸਿੰਘਾਂ ਨੇ ਬੇਨਤੀ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਜਿਹੜੀ ਕਥਾ ਹੈ ਪੂਰੀ ਚਾਹਨਾ ਜਾਰ ਕੀਤੀ ਵੀ ਸਾਰੀ ਸੁਣਾਓ, ਇਹ ਕਿਵੇਂ ਅੰਮ੍ਰਿਤ ਸਰੋਵਰ ਬਣਿਆ ਅਤੇ ਕਿਸ ਤਰ੍ਹਾਂ ਇਸਦੇ ਵਿੱਚ ਹਰਿਮੰਦਰ ਸਾਹਿਬ ਦੀ ਸੋਹਣੀ ਸਿਰਜਣਾ ਹੋਈ, ਇਹ ਕਿਸ ਸਤਿਗੁਰੂ ਨੇ ਬਣਾਇਆ। ਸਿੰਘਾਂ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਏ ਭਾਈ ਸਾਹਿਬ ਭਾਈ ਰਾਮ ਕੌਰ ਜੀ ਨੇ ਜੋ ਇਹ ਇਤਿਹਾਸ ਵਾਰਤਕ ਰੂਪ ਦੇ ਵਿੱਚ ਭਾਈ ਸਾਹਿਬ ਸਿੰਘ ਜੀ ਦੇ ਪਾਸੋਂ ਲਿਖਾਇਆ ਸੀ, ਉਸ ਵਾਰਤਕ ਪ੍ਰਸੰਗ ਦਾ ਜਿਹੜਾ ਉਲਸਾ ਕਵੀ ਸੰਤੋਖ ਸਿੰਘ ਜੀ ਨੇ ਸੋਹਣਾ ਛੰਦਾਬੰਦੀ ਵਿੱਚ ਕੀਤਾ, ਉਹ ਕੱਲ੍ਹ ਆਪਾਂ ਕੁਝ ਪ੍ਰਸੰਗ ਸੁਣਿਆ ਸੀ। ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਸਮੇਂ ਇਹ ਅੰਮ੍ਰਿਤ ਸਰੋਵਰ ਦੀ ਜਿਹੜੀ ਕਾਰ ਸੇਵਾ ਪ੍ਰਾਰੰਭ ਹੋਈ ਸੀ, ਜਿੱਥੇ ਸਰੋਵਰ ਬਣਿਆ ਹੈ ਇਹ ਜਿਹੜੀ ਜਗ੍ਹਾ ਗੁਰੂ ਘਰ ਨੂੰ ਕਿਵੇਂ ਪ੍ਰਾਪਤ ਹੋਈ ਇਹਦਾ ਕੋਈ ਪਿਛੋਕੜ ਦੱਸਿਆ। ਜਿਸ ਵੇਲੇ ਗੁਰੂ ਅਮਰਦਾਸ ਸਾਹਿਬ ਜੀ ਨੇ ਬੋਲੀ ਸਾਹਿਬ ਦੀ ਸਿਰਜਣਾ ਸ਼ੁਰੂ ਕੀਤੀ ਅਤੇ ਇਹਦਰ ਚਿਤੌੜਗੜ੍ਹ ਦਾ ਜਿਹੜਾ ਦਿੱਲੀ ਦਾ ਪਾਤਸ਼ਾਹ ਅਕਬਰ ਹੈ ਇਹਦੇ ਕੋਲ ਜੈਮਲ ਅਤੇ ਫੱਤਾ ਦੋਵੇਂ ਭਰਾ ਜੋ ਚਿਤੌੜਗੜ੍ਹ ਦੇ ਕਿਲ੍ਹੇ ਵਿੱਚ ਰਹਿਣ ਵਾਲੇ ਸਨ, ਇਹਦੇ ਕੋਲ ਆ ਜਾਂਦੇ ਸਨ ਸੂਰਬੀਰ ਜਾਣ ਕੇ ਇਹਨਾਂ ਨੂੰ ਉੱਚੇ ਅਹੁਦਿਆਂ ਉੱਪਰ ਇਹਨੇ ਬਿਰਾਜਮਾਨ ਕੀਤਾ ਸੀ। ਕਿਸੇ ਚੁਗਲ ਨੇ ਉਹ ਜੈਮਲ ਦੇ ਸੰਬੰਧ ਵਿੱਚ ਚੁਗਲੀ ਕਰ ਦਿੱਤੀ, ਇਹ ਅਕਬਰ ਪਾਤਸ਼ਾਹ ਸਲਾਮਤ ਜਿਵੇਂ ਜੈਮਲ ਉਹਦੇ ਘਰ ਦੇ ਵਿੱਚ ਤਿੰਨ ਵਸੂਆਂ ਕੀਮਤੀ ਹੈ, ਇੱਕ ਤਾਂ ਕੀਮਤੀ ਹਾਥੀ ਹੈ, ਇੱਕ ਬਲੀ ਘੋੜਾ ਹੈ, ਇੱਕ ਉਹਦੀ ਜਿਹੜੀ ਲੜਕੀ ਹੈ ਉਹ ਵੀ ਆਪ ਜੀ ਲਈ ਸ਼ਾਦੀ ਕਰਾਉਣ ਯੋਗ ਹੈ, ਇਸ ਦੀ ਤੁਸੀਂ ਮੰਗ ਕਰ ਲਓ। ਇਹ ਤੁਹਾਡੇ ਨਾਲ ਹੋਰ ਕੌਣ ਕੋਈ ਵੱਡਾ ਹੈ, ਵਕੀਲ ਭੇਜਿਆ, ਉਸਨੇ ਸਾਰੀ ਅਕਬਰ ਦੀ ਇੱਛਾ ਜ਼ਾਹਰ ਕੀਤੀ, ਲੜਕੀ ਦਾ ਨਿਕਾਹ ਕਰ ਦੇ ਅਤੇ ਦਾਜ ਦੇ ਵਿੱਚ ਹਾਥੀ ਦੇ ਘੋੜਾ ਦੇ ਦੇ, ਇਹਦੇ ਨਾਲ ਤੇਰੇ ਤਾਈਂ ਬਹੁਤ ਵੱਡੀ ਪ੍ਰਾਪਤੀ ਹੋਏਗੀ, ਉੱਚਾ ਅਹੁਦਾ ਹਾਸਲ ਹੋ ਜਾਏਗਾ। ਪਾਤਸ਼ਾਹ ਨਾਲ ਤੇਰਾ ਰਿਸ਼ਤਾ ਜੁੜ ਜਾਏਗਾ, ਤੂੰ ਮਹਾਨ ਤੋਂ ਮਹਾਨ ਹੋ ਜਾਏਗਾ। ਸੁਣ ਕੇ ਇਹਨੂੰ ਜਿਵੇਂ ਕੰਧੇ ਵਿੱਚ ਕੋਈ ਤੀਰ ਮਾਰੇ ਹਾਂ ਵਚਨ ਲੱਗਿਆ ਹੈ। ਫਿਰ ਭਰਾਵਾਂ ਨਾਲ ਵਿਚਾਰ ਕਰਕੇ ਇਹਨੇ ਅਖੀਰ ਕਹਿ ਦਿੱਤਾ ਵੀ ਇਹ ਨਹੀਂ ਗੱਲ ਬਣ ਸਕਣੀ, ਅਸੀਂ ਰਾਜਪੂਤ ਹਾਂ, ਹਿੰਦੂ ਹਾਂ, ਉਹ ਹੈ ਮੁਸਲਮਾਨ, ਸਾਡਾ ਤਾਂ ਆਪੋ ਵਿੱਚ ਹੀ ਕਰਮ ਦਾ ਹੀ ਬੜਾ ਜਿਵੇਂ ਸਮਾਜ ਜਿੰਨਾ ਫਰਕ ਹੈ। ਅਸੀਂ ਠਾਕਰਾਂ ਨੂੰ ਮੰਨਣ ਪੂਜਣ ਵਾਲੇ, ਉਹ ਉੱਧਰ ਕਾਬੇ ਕੂਬੇ ਜਾਣ ਵਾਲੇ, ਮਸੀਤਾਂ 'ਚ ਜਾਣ ਵਾਲੇ, ਅਸੀਂ ਗਾਇਤਰੀ ਪੜ੍ਹਨ ਵਾਲੇ, ਉਹਨੂੰ ਵਾਜਾਂ ਕਲਮੇ ਪੜ੍ਹਨ ਵਾਲੇ, ਇਸ ਤਰ੍ਹਾਂ ਅਸੀਂ ਠਾਕਰਾਂ ਦੀ ਪੂਜਾ ਕਰਨ ਵਾਲੇ, ਉਹ ਪੀਰਾਂ ਫਕੀਰਾਂ ਨੂੰ ਮੰਨਣ ਵਾਲੇ, ਇਸ ਤਰ੍ਹਾਂ ਜੋ ਵੀ ਕਰਤੱਵ ਹੈ ਸਾਰੇ ਤੋਂ ਸਾਰੇ ਹੀ ਉਹਦਾ ਉਲਟ ਪੁਲਟ ਹੈ, ਇਹ ਨਹੀਂ ਹੋ ਸਕਦਾ ਹੈ। ਫਿਰ ਆਪੋ ਵਿੱਚ ਸਲਾਹਾਂ ਕਰਨ ਲੱਗੇ ਵੀ ਇਹ ਬੜਾ ਚਿੜੀਆ ਹਟ ਗਿਆ ਹੈ, ਇਹ ਐਸਾ ਕਰਦੇ ਹੈ, ਇੱਕ ਤਾਂ ਇੱਥੇ ਬਦਨਾਮੀ ਹੋਊਗੀ, ਦੂਜਾ ਸਾਡਾ ਪ੍ਰਲੋਕ ਵਿਗੜ ਜਾਏਗਾ ਜਦੋਂ ਅਸੀਂ ਧਰਮ ਤੋਂ ਹੀ ਗਿਰ ਗਏ। ਧਰਮ ਹੀ ਹੈ ਕਿ ਜਿਹੜਾ ਇਸੇ 'ਤੇ ਇੱਥੇ ਲੋਕ ਮਨੁੱਖ ਦੀ ਇੱਜ਼ਤ ਅਵਰੋ ਬਣਾਉਂਦਾ, ਪ੍ਰਲੋਕ ਵਿੱਚ ਸਹਾਇਤਾ ਕਰਦਾ ਹੈ। ਜਿਸ ਮਨੁੱਖ ਕੋਲ ਧਰਮ ਨਹੀਂ ਰਿਹਾ ਉਹਦੇ ਕੋਲ ਫਿਰ ਮਾਇਆ ਕੀ ਹੋਊ, ਕੀ ਕਰੂਗੀ। ਸੋ ਇਸ ਕਰਕੇ ਧਰਮ ਦੇ ਵਿੱਚ ਕਾਇਮ ਰਹਿਣਾ ਚਾਹੀਦਾ ਹੈ। ਇਹ ਵਕੀਲ ਨੂੰ ਜਵਾਬ ਦਿੱਤਾ ਵੀ ਇਹ ਨਹੀਂ ਹੋ ਸਕਦਾ, ਪਾਤਸ਼ਾਹ ਨੂੰ ਕਹਿ ਦਿਓ ਸਿੱਧਾ। ਉਸਨੇ ਫਿਰ ਦਾਬਾ ਜਾ ਦਿੱਤਾ ਵੀ ਜੇ ਤੁਸੀਂ ਨਹੀਂ ਮੰਨਦਾ ਇਹ ਕਿੱਧਰ ਭੱਜ ਜਾਏਗਾ। ਆਖਰੀ ਅਕਬਰ ਪਾਤਸ਼ਾਹ ਦੀ ਜਿੱਥੇ ਤੱਕ ਹਕੂਮਤ ਉੱਥੇ ਹੀ ਕਿਤੇ ਰਹੇਗਾ, ਉਹ ਫੜ ਕੇ ਕੈਦ ਕਰ ਲਏਗਾ, ਜ਼ਬਰਦਸਤੀ ਲੜਕੀ ਲੈ ਲਏਗਾ। ਪਾਇਆ ਸੁਣ ਕੇ ਤਾਂ ਬਸ ਸਵੇਰੇ ਝਟਪਟ ਦੋਵੇਂ ਭਰਾ ਚ ਤੌੜ ਗੜਪੁਰੇ ਪੁੱਜੇ, ਉੱਥੇ ਆਕੀ ਹੋ ਬੈਠੇ ਹੈ। ਅਕਬਰ ਨੂੰ ਪਤਾ ਲੱਗਿਆ ਏ ਫੌਜਾਂ ਦੇ ਦਲ ਲੈ ਕੇ ਚਿਤੌੜਗੜ੍ਹ ਜਾ ਲੜਨ ਲੱਗਿਆ, ਦੋਹਾਂ ਪਾਸਿਆਂ ਤੋਂ ਜੰਗ ਜਦ ਸ਼ੁਰੂ ਹੋ ਗਿਆ ਹੈ। ਇੱਧਰ ਰਾਜਪੂਤ ਵੀ ਇਹ ਬੜੇ ਤਕੜੇ ਸੂਰਵੀਰ ਬਹਾਦਰ ਸਨ, ਮਾਰ ਮਾਰ ਕੇ ਅਕਬਰ ਪਾਤਸ਼ਾਹ ਦੀਆਂ ਫੁਰਜਾਂ ਦੀਆਂ ਸੁਰਤ ਭੁਲਾ ਦਿੱਤੀ ਹੈ, ਛੱਕੇ ਛੁਡਾ ਦਿੱਤੇ ਹਨ। ਉਹ ਜੰਗ ਜੁੱਧ ਦਾ ਪ੍ਰਸੰਗ ਆਪਾਂ ਕੱਲ੍ਹ ਸੁਣਿਆ ਸੀ। ਆਖਰੀ ਜਿਵੇਂ ਹਾਰ ਹੁੰਦੀ ਦੇਖ ਕੇ ਅਕਬਰ ਪਾਤਸ਼ਾਹ ਨੇ ਆਪਣੇ ਸਿਆਣੇ ਸਿਆਣੇ ਜਿਹੜੇ ਕੋ ਅਫਸਰ ਲੋਕ ਹੈ ਉਹਨਾਂ ਨੂੰ ਆਪਣੇ ਕੋਲ ਬੁਲਾਇਆ, ਸਲਾਹ ਪੁੱਛੀ ਵੀ ਜੰਗ ਵਿੱਚ ਕਿਵੇਂ ਜਿੱਤ ਹੋਵੇ, ਫਤਿਹ ਹੋਵੇ। ਉਹ ਜਿਵੇਂ ਉਹਨਾਂ ਨੇ ਦੱਸਿਆ ਉਹ ਪ੍ਰਸੰਗ ਆ ਰਿਹਾ, ਸੁਣੀਏ ਮਨ ਲਾ ਕੇ। ਅੰਤਰ ਤੇ ਗਨ ਤੁਪਕ ਚਲਾਵੇ, ਇਧਰ ਜੈਮਲ ਤੇ ਫੱਤਾ ਦੋਵੇਂ ਭਰਾ ਆਪਣੇ ਸੂਰਵੀਰ ਬਹਾਦਰਾਂ ਨਾਲ ਮਿਲ ਮਿਲ ਕੇ ਚਿਤੌੜਗੜ੍ਹ ਦੇ ਕਿਲੇ ਦੇ ਅੰਦਰੋਂ ਬੜੇ ਤੀਰ ਚਲਾਉਂਦੇ ਹਨ। ਆਵਤ ਜਾਤ ਅਨਿਕ ਭਟਕਾਵੇ, ਲੋਕਾਂ ਦੇ ਫੈਰ ਚਲਾਉਂਦੇ ਹਨ, ਆਉਂਦਿਆਂ ਜਾਂਦਿਆਂ ਕਹਿੰਦੇ ਅਨੇਕਾਂ ਸੂਰਵੀਰਾਂ ਨੂੰ ਬੰਦੂਕਾਂ ਦੀਆਂ ਗੋਲੀਆਂ ਮਾਰਦੀਆਂ ਜ਼ਖਮੀ ਕਰਦੀਆਂ ਹਨ। ਇਸੀ ਰੀਤ ਨਿਤ ਮਾਚਹਿ ਜੰਗ, ਇਸੇ ਢੰਗ ਨਾਲ ਇਸੇ ਰੀਤੀ ਨਾਲ ਜਦੋਂ ਵੀ ਦਿਨ ਚੜ ਜਾਂਦਾ ਜੰਗ ਮੱਚਦਾ ਹੈ। ਲਿਟ ਹੈ ਸੁਬਟ ਜਨ ਪਰੇ ਮਲੰਗ, ਲਿਟ ਹੈ ਸੁਪਟ ਜਨ ਪਾਰੇ ਮਲੰਗ। ਜਿਹੜੇ ਕਹਿੰਦੇ ਸੂਰਵੀਰ ਮਰ ਕੇ ਧਰਤੀ ਲਿਟਦੇ ਹਨ, ਇਉਂ ਦਿਸਦਾ ਜਿਵੇਂ ਕੋਈ ਭੰਗ ਪੀ ਕੇ ਮਲੰਗ ਸਾਧੂ ਪਏ ਹੁੰਦੇ ਧਰਤੀ ਤੇ ਲਿਟੇ। ਗੋਰੇ ਗੋਰੀ ਬਰਖਾ ਬਰਖ ਹੈ, ਗੋਲੇ ਵੀ ਤੋਪਾਂ ਵਿੱਚੋਂ ਬਾਰਿਸ਼ ਵਾਂਗੂ ਬਰਸਦੇ, ਅਬਰੂਕਾਂ ਵਿੱਚੋਂ ਗੋਲੀਆਂ ਵੀ ਬਾਰਿਸ਼ ਵਾਂਗੂ ਬਰਸਦੀਆਂ ਹਨ। ਹੋਤ ਸ਼ਬਦ ਕਾਇਰ ਉਰਤ ਧਰਖ ਹੈ, ਗੋਲਿਆਂ ਦੇ ਗੋਲੀਆਂ ਦੇ ਆਵਾਜ਼ੇ ਹੁੰਦੇ ਹੈ ਜਿਨ੍ਹਾਂ ਨੂੰ ਖੁਰਾਕ ਨੂੰ ਆਵਾਜ਼ ਨੂੰ ਸੁਣ ਕੇ ਕਹਿਰਾਂ ਡਰਪੋਕਾਂ ਦੇ ਹਿਰਦੇ ਧੜਕਦੇ ਕੰਬਦੇ ਹਨ, ਉਡਹਿ ਪਲੀਤੇ ਦਾਗਹ ਤੋੜੇ। ਇਸੇ ਤਰ੍ਹਾਂ ਜਿਹੜੇ ਪਲੀਤੇ ਉੱਠ ਰਹੇ ਹੈ, ਜਗ ਰਹੇ ਹੈ, ਧੁੱਖ ਰਹੇ ਹੈ ਤੇ ਉਹ ਤੋੜਿਆਂ ਨੂੰ ਦਾਗਦੇ ਹੈ। ਜਿਵੇਂ ਆ ਧੂਪ ਜੀ ਸਾਡੀ ਲਾਈ ਹੁੰਦੀ ਨਾ, ਇਸ ਤਰ੍ਹਾਂ ਦੀ ਇੱਕ ਬੱਤੀ ਜੀ ਬਣਾਈ ਹੁੰਦੀ, ਉਹਦੇ ਵਿੱਚ ਥੋੜ੍ਹਾ ਜਿਹਾ ਬਰੂਦ ਪਲਾਇਆ ਹੁੰਦਾ ਹੈ, ਜਿਵੇਂ ਸੇਬਾ ਜਿਹਾ ਹੁੰਦਾ ਹੈ, ਇਹਦੇ ਵਿੱਚੋਂ ਬਰੂਦ ਜਿਹਾ ਮਿਲਾ ਕੇ ਉਹਨੂੰ ਅੱਗ ਲਾ ਦਿੰਦੇ ਆ, ਉਹ ਫਿਰ ਧੂਪ ਵਾਂਗੂ ਜਗੀ ਜਾਂਦਾ ਹੈ, ਮਗੀ ਜਾਂਦਾ ਹੈ ਅਤੇ ਉਹ ਫਿਰ ਤੋੜੇ ਨੂੰ ਲਾਉਂਦੇ ਆ। ਜਿਹੜੀ ਬੰਦੂਕ ਹੈ ਨਾ, ਉਹਦੇ ਵਿੱਚ ਸਾਰਾ ਕੁਛ ਗੋਲੀ ਗੋਲੀ ਪਾ ਕੇ ਪਟਾਸ ਪਟੂਸ ਪਾ ਕੇ ਇੱਕ ਫਿਰ ਤਾਗਾ ਜਿਹਾ ਹੁੰਦਾ ਹੈ, ਜਿਵੇਂ ਆ ਪਟਾਕਾ ਜਿਹਾ ਹੁੰਦਾ, ਉਹਦੇ ਵਿੱਚ ਵੀ ਇੱਕ ਬਾਹਰ ਤਾਗਾ ਜਿਹਾ ਕੱਢਿਆ ਹੁੰਦਾ ਹੈ ਨਾ, ਉਹਨੂੰ ਪਲੀਤਾ ਕਹਿੰਦੇ ਨੇ। ਜਿੱਥੇ ਅੱਗ ਲਾਈਏ ਉਹ ਅੱਗ ਲੱਗ ਜਾਂਦੀ, ਫਿਰ ਅੰਦਰ ਚਲੀ ਜਾਂਦੀ, ਅੰਦਰ ਜਦੋਂ ਜਾ ਕੇ ਬਰੂਦ ਨੂੰ ਪਟਾਸ ਨੂੰ ਲੱਗਦੀ, ਪਟਾਕਾ ਪੈ ਜਾਂਦਾ ਹੈ। ਇਸ ਤਰ੍ਹਾਂ ਦਾ ਪਿਛਲੇ ਸਮੇਂ ਉਹ ਢੰਗ ਤਰੀਕਾ ਸੀ। ਹੁਣ ਤਾਂ ਘੋੜਾ ਜਿਹਾ ਬਸ ਦਵਾਉਂਦੇ ਆ ਅਤੇ ਝੱਟ ਹੀ ਉਹ ਚੱਲ ਜਾਂਦੀ ਹੈ ਨਾ। ਇਹ ਪਿਛਲੇ ਸਮੇਂ ਇਸ ਤਰ੍ਹਾਂ ਪਲੀਤੀਆਂ ਰਾਹੀਂ ਸਾਰੀਆਂ ਬੰਦੂਕਾਂ ਦੇ ਫੈਰ ਹੁੰਦੇ ਸੀ, ਉਹ ਗੋਲੀ ਛਿੱਕਾ ਭਰ ਕੇ ਅਤੇ ਬਾਅਦ ਵਿੱਚ ਉਹ ਜਿਹੜਾ ਪਲੀਤਾ ਜਿਹਾ ਉਹ ਧਾਗਾ ਜਿਹਾ ਵਿੱਚ ਉਹ ਸੁਰਾਖ ਦੇ ਰੱਖ ਦਿੰਦੇ ਸੀ ਅਤੇ ਫਿਰ ਜਿਹੜਾ ਤੋੜਾ ਧੁੱਖ ਰਿਹਾ ਹੈ, ਇਹ ਬੱਤੀ ਜੀ ਜਗ ਰਹੀ ਹੈ ਧੂਪ ਵਾਂਗੂ, ਉਹ ਉਹਦੇ ਨਾਲ ਲਾ ਦਿੰਦੇ ਪਲੀਤੇ ਦੇ, ਉਹ ਤਾਂ ਫਿਰ ਅੱਗੇ ਅੱਗ ਲੱਗ ਜਾਂਦੀ। ਫਿਰ ਜਦੋਂ ਅੰਦਰ ਜਾਂਦੀ ਤਾਂ ਬੰਦੂਕ ਚੱਲ ਜਾਂਦੀ। ਸੋ ਇਸ ਤਰ੍ਹਾਂ ਕਹਿੰਦੇ ਉਹ ਪਲੀਤੇ ਜਿਹੜੇ ਹਨ ਉਹ ਉੱਠ ਰਹੇ, ਧੁੱਕ ਰਹੇ ਹੈ ਅਤੇ ਤੋੜਿਆਂ ਨੂੰ ਉਹ ਦਾਗਦੇ ਹਨ, ਲਾਉਂਦੇ ਹਨ। ਕੜਕਹਿ ਤੜਤਾ ਸਮ ਮੁਖ ਮੋੜੇ। ਇਸ ਤਰ੍ਹਾਂ ਕਹਿੰਦੇ ਬਿਜਲੀ ਵਾਂਗੂ ਫਿਰ ਉਹ ਕੜਕਦੇ ਹਨ, ਜਦੋਂ ਆਵਾਜ਼ ਹੁੰਦੀ ਹੈ ਨਾ ਧੂਪ ਦੀ ਗੋਲੇ ਨੂੰ ਚੱਲਦਾ ਹੈ ਅਤੇ ਬੰਦੂਕ ਦੇ ਵਿੱਚੋਂ ਫੈਰ ਗੋਲੀ ਦਾ ਹੁੰਦਾ ਹੈ, ਫਿਰ ਬਿਜਲੀ ਵਾਂਗੂ ਕੜਕਦੀ ਹੈ। ਅਤੇ ਸੂਰਵੀਰਾਂ ਦੇ ਜਿਹੜੇ ਮੂੰਹ ਹੈ ਕਹਿੰਦੇ ਮੋੜ ਦਿੰਦੇ ਹਨ, ਉਹ ਭੰਨ ਦਿੰਦੇ ਹਨ, ਦੂਸਰੇ ਪਾਸੇ ਹੋ ਜਾਂਦੇ ਡਰਦਿਆਂ ਮੂੰਹ। ਕਿਤਕ ਦਿਵਸ ਮਹਿ ਪੁਨ ਕਰ ਤਿਆਰੀ। ਪੁਨਾ ਕਹਿੰਦੇ ਕੁਝ ਦਿਨਾਂ ਤੋਂ ਬਾਅਦ ਫਿਰ ਤਿਆਰੀ ਜੀ ਕਰਕੇ। ਨਿਕਸੇ ਵਹਿਰ ਭੇਡ ਕਰ ਪਾਰੀ। ਇੱਕ ਦਿਨ ਕਹਿੰਦੇ ਜਿਹੜਾ ਉਹ ਜੈਮਲ ਤੇ ਫਤਿਹ ਆਪਣੇ ਸੂਰਵੀਰਾਂ ਨੂੰ ਨਾਲ ਲੈ ਕੇ ਕਿਲੇ ਤੋਂ ਬਾਹਰ ਨਿਕਲੇ ਹੈ, ਭਾਰੀ ਭੇੜ ਕੀਤਾ, ਭਾਰੀ ਜੰਗ ਕੀਤਾ ਹੈ। ਮਾਰਨ ਮਰਨ ਸੁਬਟ ਕਰ ਸੂਰ। ਸੂਰਵੀਰਾਂ ਨੂੰ ਕਹਿੰਦੇ ਮਾਰਨਾ ਕਰਕੇ ਆਪ ਵੀ ਕੁਝ ਮਰ ਕੇ ਸੂਰਵੀਰਾਂ ਸਹਿਤ। ਕੱਟ ਕੱਟ ਅੰਗ ਮਿਲਤ ਹੈ ਧੂਰ। ਇੱਕ ਦੂਸਰੇ ਦੇ ਅੰਗਾਂ ਨੂੰ ਕੱਟਦੇ ਹੈ ਤੇ ਕੱਟ ਕੱਟ ਕੇ ਧੂੜੀ ਵਿੱਚ ਮਿੱਟੀ ਕੱਟੇ ਵਿੱਚ ਮਿਲ ਰਹੇ ਹਨ। ਲਰ ਲਰ ਪਚ ਪਚ ਸਮਰਤ ਹੋਏ ਆਪੋ ਵਿੱਚ ਹੀ ਲੜ ਲੜ ਕੇ, ਪਚ ਪਚ ਕੇ, ਖਪ ਖਪ ਕੇ ਬੜੇ ਥਕਾਵਟ ਸਹਿਤ ਹੋ ਗਏ, ਥੱਕ ਗਏ ਹਨ। ਕੱਟ ਕੱਟ ਨਿਜ ਦਿਸ ਹਟ ਦਲ ਦੋਏ। ਇੱਕ ਦੂਸਰੇ ਨੂੰ ਕੱਟ ਵੱਢ ਕਰਕੇ ਆਪੋ ਆਪਣੇ ਜਿਹੜੇ ਦਲ ਹੈ, ਆਪੋ ਆਪਣੇ ਦਰਸ਼ ਨੂੰ ਕਹਿੰਦੇ ਹਟ ਗਏ, ਮੁੜ ਗਏ, ਵਾਪਸ ਹੋ ਗਏ, ਪਿੱਛੇ ਨੂੰ ਮੁੜ ਗਏ। ਸੰਮਤ ਕਿਤਕ ਬਤੀਤਤ ਪਏ। ਅਕਬਰ ਪਾਤਸ਼ਾਹ ਨੂੰ ਕਹਿੰਦੇ ਜੈਮਲ ਤੇ ਫਤਿਹ ਨਾਲ ਲੜਦਿਆਂ ਕਿੰਨੇ ਸਾਲ ਹੀ ਬੀਤ ਗਏ। ਨਹੀਂ ਜੁੱਦ ਕੋ ਮੇਟਨ ਕਏ। ਜਿਹੜਾ ਜੰਗ ਜਦੋਂ ਸ਼ੁਰੂ ਹੋਇਆ ਸੀ ਉਹ ਕਹਿੰਦੇ ਮੇਟਣਾ ਨਹੀਂ ਕੀਤਾ, ਹਟਿਆ ਨਹੀਂ, ਖਤਮ ਨਹੀਂ ਹੋ ਸਕਿਆ। ਬੀਚ ਮੋਰਚਨ ਹੋਤ ਲੜਾਈ। ਅਖੀਰੀ ਕਹਿੰਦੇ ਸੂਰਬੀਰ ਨੇ ਮੋਰਚੇ ਲਾ ਲਏ, ਉਹਨਾਂ ਵਿੱਚ ਹੀ ਲੜਾਈ ਹੁੰਦੀ ਹੈ। ਤੋਪ ਤੁਪਕ ਜੈ ਜਲ ਚਲਾਈ। ਕਿਤੇ ਤੋਪਾਂ ਦੇ ਵਿੱਚੋਂ ਗੋਲੋਂ ਚਲਾ ਦਿੰਦੇ ਆ, ਕਿਤੇ ਬੰਦੂਕਾਂ ਵਿੱਚੋਂ ਗੋਲੀਆਂ ਚਲਾ ਦਿੰਦੇ ਆ, ਕਿਤੇ ਜੰਜੈਲ ਪੋਣੀਆਂ ਤੋਪਾਂ ਚਲਾ ਦਿੰਦੇ ਹਨ। ਗੋਲੇ ਗੁਲਕਾ ਲਾਗਹਿ ਕਾਏ। ਮੋਰਚਿਆਂ ਵਿੱਚ ਤੋਪਾਂ ਦੇ ਗੋੜੇ ਲੱਗਦੇ ਆ ਤੇ ਉਹ ਘਾਏ ਜ਼ਖਮੀ ਕਰ ਦਿੰਦੇ ਜਾਂ ਮਾਰ ਲੈਂਦੇ ਹਨ। ਬੰਦੂਕਾਂ ਦੀਆਂ ਗੋਲੀਆਂ ਲੱਗਦੀਆਂ ਉਹ ਘਾਏ ਜ਼ਖਮੀ ਕਰ ਦਿੰਦੀਆਂ ਜਾਂ ਘਾਏ ਮਾਰ ਦਿੰਦੀਆਂ ਹਨ। ਨਿਤ ਪ੍ਰਤ ਹਟ ਹੈ ਹੱਥ ਹੈ ਸੁਬਟ ਰਸਾਏ। ਉਹ ਜਿਹੜੇ ਸੂਰਵੀਰ ਗੁੱਸੇ ਹੋ ਕੇ ਇੱਕ ਦੂਸਰੇ ਨੂੰ ਮਾਰਦੇ ਹਨ ਹਮੇਸ਼ਾ। ਰਾਮ। ਕਈ ਵਾਰ ਹੇਲਾ ਕਰ ਪਰ, ਕਈ ਵਾਰੀ ਤਾਂ ਕਹਿੰਦੇ ਇਕੱਠੇ ਹੀ ਹੱਲਾ ਜਾ ਪੈ ਕੇ ਕਰਦੇ ਕਰਕੇ ਪੈਂਦੇ ਹਨ। ਦੌੜ ਦੌੜ ਸਨਮੁਖ ਹੋਏ ਮਰੇ, ਐ ਭੱਜ ਭੱਜ ਕੇ ਦੌੜ ਦੌੜ ਕੇ ਸਾਹਮਣੇ ਹੋ ਹੋ ਕੇ ਮਰਦੇ। ਜਵਾਲਾ ਬੰਮਣੀ ਕਰ ਕਰ ਤਿਆਰੀ, ਜਿਹੜੀਆਂ ਬੰਦੂਕਾਂ ਉਹਨਾਂ ਵਿੱਚ ਗੋਲੀ ਬਰੂਰ ਜਾ ਪਾ ਕੇ ਪਲੀਤੇ ਜੇ ਲਾ ਕੇ ਉਹਨਾਂ ਨੂੰ ਤਿਆਰ ਕਰਦੇ। ਦਾਗਹ ਇੱਕ ਵਾਰ ਭੱਟ ਮਾਰੀ, ਇੱਕੋ ਵਾਰੀ ਕਹਿੰਦੇ ਉਹ ਪਲੀਤਿਆਂ ਨੂੰ ਦਾਗ ਦਿੰਦੇ ਹਨ ਤੇ ਉਹ ਸੂਰ ਵੀਰਾਂ ਨੂੰ ਮਾਰ ਦਿੰਦੇ ਹਨ। ਅਨਕ ਯਤਨ ਕੋ ਰਾਜ ਹੈ ਬਣਾਏ, ਅਨੇਕਾਂ ਕਹਿੰਦੇ ਢੰਗ ਤਰੀਕੇ ਕਹਿੰਦੇ ਬਣਾ ਬਣਾ ਕੇ ਰਚਦੇ ਇਸ ਤਰ੍ਹਾਂ ਅਨੇਕਾਂ ਯਤਨਾਂ ਨੂੰ ਬਣਾ ਬਣਾ ਕੇ ਕਰਦੇ ਹਨ। ਹਤ ਹੈ ਦੁਰਗ ਕਿਮ ਜੈ ਕੋ ਪਾਏ, ਕਿਵੇਂ ਚਿਤੌੜਗੜ੍ਹ ਦਾ ਕਿਲ੍ਹਾ ਮਾਰ ਦੇਈਏ, ਅਸੀਂ ਆਪਣੀ ਜਿੱਤ ਪ੍ਰਾਪਤ ਕਰ ਲਈ। ਅਕਬਰ ਪਾਤਸ਼ਾਹ ਦੇ ਬਲ ਦੇ ਕਮਾਂਡਰ ਕਰ ਰਹੇ, ਦੋਹਾਂ ਦਿਸ਼ਨ ਕੇ ਭੱਟ ਬਹੁ ਲਰੇ ਮਾਰੇ, ਦੋਹਾਂ ਤਰਫਾਂ ਦੇ ਬੜੇ ਸੂਰ ਵੀਰ ਮਾਰ ਦਿੱਤੇ ਮਕਾ ਦਿੱਤੇ। ਲੜ ਹੈ ਪਰਸ ਪਰ ਮਰ ਹੈ ਜੁਝਾਰੇ, ਆਪੋ ਵਿੱਚ ਹੀ ਲੜਦੇ ਹਨ ਤੇ ਜੁਝਾਰੇ ਸੂਰ ਵੀਰ ਫਿਰ ਮਰਦੇ ਹਨ। ਨਿਜ ਨਿਜ ਪਤ ਕੀ ਜੀਤ ਚਾਹੁੰਦੇ, ਆਪੋ ਆਪਣੇ ਮਾਲਕ ਦੀ ਕਹਿੰਦੇ ਹਮੇਸ਼ਾ ਫਤਿਹ ਜਿੱਤ ਚਾਹੁੰਦੇ ਸੂਰ ਵੀਰ ਬਹਾਦਰ। ਹੇਤ ਜੀਵ ਕਾ ਲਰਤ ਮਰੰਤੇ, ਸਾਡਾ ਗੁਜ਼ਾਰਾ ਅੱਗੇ ਨੂੰ ਸੋਹਣਾ ਚੱਲੂ ਜਦੋਂ ਫਤਿਹ ਹੋਊਗੀ, ਸਾਨੂੰ ਪਾਤਸ਼ਾਹ ਵੱਲੋਂ ਇਨਾਮ ਮਿਲੂਗੀ। ਉਹ ਕਹਿੰਦੇ ਲੜਦੇ ਹੋਏ ਮਰਦੇ ਹਨ। ਤੋਹਨ ਦਿਸ ਬਜ ਹੈ ਸੁਝਾਊ ਬਾਜੇ, ਦੋਦਸ ਵਜੈ ਜੁਝਾਊ ਬਾਜੇ, ਦੋਹਾਂ ਤਰਫਾਂ ਤੋਂ ਜੁਝਾਊ ਜਿਹੜੇ ਲੜਨ ਵਾਲੇ ਜੂਝਣ ਵਾਲੇ ਬਾਜੇ ਆ ਵੱਜਦੇ ਹਨ। ਕਰ ਉਤਸ਼ਾਹ ਭਿਰਤ ਵੱਡ ਰਾਜੇ, ਹਾਂ ਇੱਧਰ ਜਿਹੜੇ ਬੜੇ ਬੜੇ ਰਾਜੇ ਉਹ ਵੀ ਉਤਸ਼ਾਹ ਕਰਕੇ ਭਿੜਦੇ ਲੜਦੇ। ਗੜ ਚਿਤੌੜ ਕਹ ਕਰਕੇ ਘੇਰਾ, ਜਿਹੜਾ ਚਿਤੌੜਗੜ੍ਹ ਦਾ ਕਿਲ੍ਹਾ ਇਹਦੇ ਚਾਰ ਸ਼ਵੇਰਾ ਜਾ ਘੇਰਾ ਪਾ ਕਰਕੇ, ਕਟਕ ਵੱਡ ਅਕਬਰ ਘੇਰਾ, ਅਕਬਰ ਪਾਤਸ਼ਾਹ ਦਾ ਬੜਾ ਭਾਰੀ ਕਟਕੀ ਜਿਹੜਾ ਫੌਜਾਂ ਦਾ ਦਲ ਪਿਆ ਹੋਇਆ ਚਾਰ ਸਪੇਰੇ। ਲਰ ਬਹੁ ਵਾਰ ਭਏ ਭੱਟ ਹਾਰੇ, ਬਹੁਤੀ ਵਾਰ ਲੜ ਲੜ ਕੇ ਜਿਹੜੇ ਅਕਬਰ ਪਾਤਸ਼ਾਹ ਦੇ ਸੂਰ ਕਹਿੰਦੇ ਹੌਲੇ ਜੇ ਹੋ ਗਏ, ਹੰਕਾਰ ਜਿਹਾ ਲੈ ਗਿਆ। ਸਨੈ ਸਨੈ ਲੜਤੇ ਨਿਜ ਠਾਰੇ, ਫਿਰ ਆਖਰੀ ਕਹਿੰਦੇ ਆਪੋ ਆਪਣੇ ਥਾਵਾਂ ਵਿੱਚ ਟਿੱਕੇ ਹੌਲੀ ਹੌਲੀ ਲੜਨ ਲੱਗ ਪਏ। ਇਸ ਪ੍ਰਕਾਰ ਘੇਰੇ ਕਉ ਪਾਏ, ਇਸ ਤਰ੍ਹਾਂ ਚਿਤੌੜਗੜ੍ਹ ਦੇ ਚਾਰ ਸ਼ਪੇਰੇ ਘੇਰਾ ਜਾ ਪਾ ਕੇ, ਪਰਿਓ ਸ਼ਾਹ ਅਕਬਰ ਤਿਸ ਥਾਏ, ਉਸ ਥਾਂ ਤੇ ਜਿਹੜਾ ਦਿੱਲੀ ਦਾ ਪਾਤਸ਼ਾਹ ਅਕਬਰ ਹੈ ਕਹਿੰਦੇ ਉਹ ਪਿਆ ਹੋਇਆ ਡੇਰੇ ਲਾ ਕੇ। ਕਿਤਕ ਬਰਖ ਤਹਿ ਬੀਤ ਗਏ ਹੈ, ਕਿੰਨੇ ਸਾਲ ਹੀ ਉੱਤੇ ਕਹਿੰਦੇ ਕਿਲੇ ਦੇ ਘੇਰਾ ਪਾਇਆ ਲੰਘ ਗਏ। ਨਹਿ ਸੰਗਰਾਮ ਸੋ ਟਿਕਨ ਕੀਏ ਹੈ, ਗੱਲ ਕੀ ਜਿਹੜਾ ਜੰਗ ਜਦਾ ਉਹਦਾ ਟਿਕਾ ਨਹੀਂ ਹੋ ਸਕਿਆ, ਖਤਮ ਨਹੀਂ ਹੋ ਸਕਿਆ ਹੈ। ਦੋਹਰਾ ਬਹੁਤ ਬਰਖ ਜਬ ਬੀਤ ਗਏ, ਕਵੀ ਜੀ ਕਹਿੰਦੇ ਇਸ ਤਰ੍ਹਾਂ ਜਦੋਂ ਬਹੁਤੇ ਸਾਲ ਕਹਿੰਦੇ ਲੰਘ ਗਏ ਹਨ, ਅਕਬਰ ਸਾਹ ਵਿਸਾਲ, ਅਕਬਰ ਪਾਤਸ਼ਾਹ ਸਭ ਤੋਂ ਵੱਡਾ ਹੈ ਮਹਾਨ ਹੈ, ਸੋਚਤ ਸੋਜਤ ਅਧਿਕ ਕਰ, ਅਨੇਕਾਂ ਕਹਿੰਦੇ ਸੋਚਾਂ ਕਰਕੇ ਸੋਚਦਾ, ਤਰ੍ਹਾਂ ਤਰ੍ਹਾਂ ਦੇ ਫਿਕਰ ਕਰਕੇ ਸੋਚਦਾ ਹੈ। ਕਰ ਵਿਚਾਰ ਤਿਸ ਕਾਲ, ਸਵੇਰੇ ਕਹਿੰਦੇ ਵਿਚਾਰ ਕਰਨ ਲੱਗਿਆ ਹੈ, ਇਹ ਚੌਪਈ ਸਭ ਸੂਬੇ ਉਮਰਾਓ ਬੁਲਾਏ, ਉਮਰਾਵ ਅਹਿਲਕਾਰੋ ਸਦ ਲਏ ਬੁਲਾ ਲਏ, ਗਨ ਮੰਤਰੀ ਸੁਣ ਕਰ ਚੱਲ ਆਏ, ਜਿੰਨੇ ਬਹੁ ਸਮੂਹ ਮੰਤਰੀ ਸੀ ਵਜ਼ੀਰ ਸੀ ਉਹ ਵੀ ਸੁਣ ਕੇ ਚੱਲ ਕੇ ਆਏ ਅਕਬਰ ਕੋਲ, ਮੁਖੀ ਸੈਨ ਕੇ ਸਕਲ ਹਕਾਰੇ, ਜਿੰਨੇ ਕਹਿੰਦੇ ਫੌਜ ਦੇ ਮੁਖੀ ਸੀ ਕਮਾਂਡਰ ਅਫਸਰ ਸੀ ਉਹ ਵੀ ਸਾਰੇ ਸਦਲੇ ਪਾਤਸ਼ਾਹ, ਨਿਜ ਸਾਮੀਪ ਕਰਤ ਸਤਕਾਰੇ, ਨਿਜ ਸਾਮੀਪ ਕਹਿਤ ਸਤਕਾਰ ਸਤਿਕਾਰੇ, ਆਪਣੇ ਜਿੰਨੇ ਕੋਲ ਬੈਠੇ ਉਹਨਾਂ ਨੂੰ ਸਾਰਿਆਂ ਨੂੰ ਕਹਿੰਦੇ ਸਤਿਕਾਰ ਦਿੰਦਾ ਹੋਇਆ ਕਹਿਣ ਲੱਗਿਆ ਹੈ। ਜਦ ਸਭ ਆਏ ਲੱਗਿਓ ਦੀਵਾਨ, ਜਦੋਂ ਕਹਿੰਦੇ ਇਸ ਤਰ੍ਹਾਂ ਸਾਰੇ ਚੱਲ ਕੇ ਆ ਗਏ ਹੈ ਤੇ ਅਕਬਰ ਦੇ ਕੋਲ ਦੀਵਾਨ ਲੱਗ ਗਿਆ। ਉਮਰਾਵਨ ਦਿਸ਼ ਦਿਖ ਸੁਲਤਾਨ, ਕਿਹੜਾ ਚੱਕਰਵਰਤੀ ਪਾਤਸ਼ਾਹ ਅਕਬਰ ਹੈ, ਉਮਰਾਵਾਂ ਅਹਿਰਕਾਰਾਂ ਵੱਲ ਨਹੀਂ ਤੱਕ ਕੇ। ਕਹਿਤ ਭਇਓ ਸੁਣ ਹੋ ਬਚ ਸਾਰੇ, ਕਹਿਣ ਲੱਗਿਆ ਅਕਬਰ ਪਾਤਸ਼ਾਹ ਵੀ ਮੇਰੇ ਵਚਨਾਂ ਨੂੰ ਧਿਆਨ ਦੇ ਕੇ ਸਾਰੇ ਸੁਣ ਲਓ। ਕਰਹੋ ਵਿਚਾਰਨ ਪੁਨ ਉਚਾਰੇ, ਫਿਰ ਉਹਨੂੰ ਵਾਰ ਤੁਸੀਂ ਆਪੋ ਆਪਣੀ ਮਨ ਦੇ ਵਿੱਚ ਵਿਚਾਰ ਕਰਿਓ, ਵਿਚਾਰ ਕਰਕੇ ਫਿਰ ਮੈਨੂੰ ਆਖਿਓ। ਜਬ ਦਿੱਲੀ ਤੇ ਚੜ ਚਿਤੌਰ, ਆਵੇ ਤੁਸੀਂ ਇਹ ਤਾਂ ਗੱਲ ਜਾਣਦੇ ਹੀ ਹੈ, ਜਦੋਂ ਆਪਾਂ ਦਿੱਲੀ ਤੋਂ ਚਿਤੌੜਗੜ੍ਹ ਦਾ ਕਿਲਾ ਤੋੜਨ ਵਾਸਤੇ ਚੜੇ ਸੀ, ਤਬ ਹੈ ਮਨਾਏ ਹੀ ਸਭ ਹੀ ਠੌਰ, ਇਹ ਸਾਰੀਆਂ ਥਾਵਾਂ ਨੂੰ ਆਪਾਂ ਮਨਾਇਆ ਪੂਜਿਆ ਸੀ। ਜਿਤੇ ਪੀਰ ਸਭ ਕੋ ਮੈਂ ਮਨ, ਜਿੰਨੇ ਦੁਨੀਆਂ ਵਿੱਚ ਬੜੇ ਬੜੇ ਪ੍ਰਸਿੱਧ ਪੀਰ ਹੈ ਸਾਰਿਆਂ ਨੂੰ ਮੈਂ ਕਹਿੰਦੇ ਮੰਨਿਆ ਪੂਜਿਆ ਸੀ। ਦੀਨ ਸਰੀਨੀ ਵਸਤੂ ਨਾਨਾ, ਇਸੇ ਤਰ੍ਹਾਂ ਸੀਰ ਨੇ ਦਿੱਤੀਆਂ, ਪ੍ਰਸ਼ਾਦ ਦਿੱਤਾ ਤੇ ਹੋਰ ਨਾਨਾ ਤਰ੍ਹਾਂ ਦੀਆਂ ਵਸਤੂਆਂ ਭੇਟੀਆਂ ਕੀਤੀਆਂ। ਸਭ ਹਿੰਨ ਕੀ ਆਗਿਆ ਕਹਿ ਪਾਏ, ਜਿੰਨੇ ਪੀਰ ਸਨ ਸਾਰਿਆਂ ਤੋਂ ਆਗਿਆ ਪਾ ਕੇ ਆਗਿਆ ਲੈ ਕੇ ਵਿੱਚ ਅਜਮੇਰ ਕਾਮ ਕਮਾਨ ਚੜਾਏ, ਫਿਰ ਅਜਮੇਰ ਵਿੱਚ ਆ ਗਿਆ। ਉੱਥੇ ਜੋ ਉਹ ਦੂਜਾ ਕਾਬਾ ਹੈ, ਉਹ ਪ੍ਰੀਤ ਜੀ ਦੇ ਗੁਰੂ ਦੀ ਜਗ੍ਹਾ ਬਣੀ ਹੋਈ, ਉੱਥੇ ਆ ਕੇ ਮੈਂ ਆਪਣੀ ਕਮਾਨ ਚੜਾਈ। ਮੈਂ ਨਿਜ ਕਾਰਜ ਕੋ ਸਿੱਧ ਜਾਣਾ, ਜਦੋਂ ਕਹਿੰਦੇ ਕਮਾਨ ਚੜ ਗਈ ਸੀ ਮੈਂ ਤਾਂ ਜਾਣਿਆ, ਜਿਹੜਾ ਮੇਰਾ ਕਾਰਜ ਵੀ ਸਿੱਧ ਹੋ ਗਿਆ ਪੂਰਿਆ ਹੋ ਗਿਆ, ਜਾਂਦਿਆਂ ਸਾਰੀ ਫਤਿਹ ਹੋ ਜਾਣੀ। ਕਰ ਪੀਰਨ ਪਰ ਸਿਦਕ ਮਹਾਨਾ, ਜਿੰਨੇ ਵੱਡੇ ਵੱਡੇ ਪੀਰ ਹਨ ਉਹਨਾਂ ਤੇ ਬਹੁਤਾ ਵੱਡਾ ਭਰੋਸਾ ਕਰਕੇ ਸਾਣਿਆ ਵੀ ਹੁਣ ਮੇਰੀ ਤਾਂ ਮੋਰਚਾ ਫਤਿਹ ਹੀ ਹੈ। ਚੜ ਚਿਤੌਰ ਪਰ ਆਇਆ ਤਬੈ, ਜਦੋਂ ਫਿਰ ਮੈਂ ਕਹਿੰਦੇ ਇਸ ਤਰ੍ਹਾਂ ਪੀਰਾਂ ਫਕੀਰਾਂ ਨੂੰ ਮੰਗਾ ਕੇ ਚਿਤੌੜਗੜ੍ਹ ਦੇ ਕਿਲੇ ਉੱਪਰ ਚੜ ਕੇ ਆ ਗਿਆ। ਆਪਣੋ ਦਲ ਸੰਗ ਲੈ ਕਰ ਸਬੈ, ਆਪਣਾ ਦਿੱਲੀ ਦਾ ਲੋ ਲਸ਼ਕਰ ਦਲ ਸੀ ਉਹ ਸਾਰੇ ਨੂੰ ਨਾਲ ਲੈ ਕੇ, ਇਹਾਂ ਜੰਗ ਜੇਤਾ ਕੁਛ ਪਾਇਓ, ਇਹ ਵੀ ਹੈ ਕਰੋ ਵਜ਼ੀਰੋ ਕਮਾਂਡੋ ਇੱਥੇ ਜਿਹੜਾ ਆ ਕੇ ਜਿੰਨਾ ਕੁ ਜੰਗ ਜਦ ਹੋਇਆ ਹੈ। ਸਕਲ ਬੀਜ ਤੁਮ ਜਾਨ ਸੋ ਲਇਓ, ਉਹ ਸਾਰਿਆਂ ਦੇ ਵਿੱਚ ਜਿਵੇਂ ਹੋਇਆ ਤੁਸੀਂ ਸਾਰਿਆਂ ਨੇ ਕਹਿੰਦੇ ਆਪੋ ਆਪਣੇ ਹਿਰਦਿਆਂ ਵਿੱਚ ਜਾਣ ਹੀ ਲਿਆ ਹੈ। ਅਨੇਕ ਯਤਨ ਕਰ ਕੀਨ ਲੜਾਈ, ਹਾਂ ਤੁਸੀਂ ਵੀ ਕਹਿੰਦੇ ਅਨੇਕਾਂ ਯਤਨ ਕਰਕੇ ਉਹ ਅਕਬਰ ਜੈਮਲ ਫਤਿਹ ਦੇ ਸੂਰਵੀਰਾਂ ਨਾਲ ਲੜਾਈ ਕੀਤੀ ਹੈ। ਜੋਧਾ ਜੋਧਾ ਮਰੇ ਬ੍ਰਿੰਦ ਦੋਹਕਾਈ, ਉਹ ਜੰਗ ਲੜਾਈ ਦੇ ਵੀ ਦੋਹਾਂ ਤਰਫਾਂ ਦੇ ਬਹੁਤੇ ਜੰਗੀ ਯੋਧੇ ਮਰ ਗਏ। ਵਰਖ ਕਿਤੇ ਬੀਤੇ ਇਸ ਥਾਨ, ਇਸੇ ਥਾਂ ਤੇ ਆ ਕਿੰਨੇ ਸਾਨੂੰ ਲਾ ਸਾਲ ਲੰਘ ਗਏ ਹਨ। ਖਰਚ ਖਜ਼ਾਨਾ ਭਇਓ ਮਹਾਨ, ਇਸ ਕਰਕੇ ਪਾਤਸ਼ਾਹੀ ਖਜ਼ਾਨੇ ਦਾ ਬੜਾ ਤਕੜਾ ਖਰਚ ਗਿਆ ਹੈ। ਬਹੁਤੇ ਸੁਬਟ ਰਹੇ ਰਨ ਠੌਰ, ਬਹੁਤੇ ਤਾਂ ਜਿਹੜੇ ਸੂਰਵੀਰ ਜੰਗ ਦੀ ਥਾਂ ਹੀ ਰਹਿ ਗਏ ਉਹ ਮਰ ਗਏ ਹਨ। ਬ੍ਰਿਤ ਯੁੱਧ ਭਾ ਸਭ ਮਹਿ ਗੌਰ, ਜਿਹੜਾ ਭਾਰੀ ਜੰਗ ਯੁੱਧ ਹੈ ਸਾਰਿਆਂ ਥਾਵਾਂ ਵਿੱਚ ਪ੍ਰਗਟ ਹੋ ਗਿਆ, ਸਭ ਨੂੰ ਪਤਾ ਚੱਲ ਗਿਆ ਵੀ ਚਿਤੌੜਗੜ੍ਹ ਦੇ ਕਿਲੇ ਉੱਪਰ ਜੰਗ ਯੁੱਧ ਹੋ ਰਿਹਾ ਫਤਿਹ ਲਈ। ਚਾਰਹ ਦਿਸ਼ਾ ਵਿਖੇ ਸੁਣ ਗਇਓ, ਹਾਏ ਜੰਗ ਯੁੱਧ ਦਾ ਜਿਹੜਾ ਪ੍ਰਸੰਗ ਹੈ ਤੇ ਚਾਰੇ ਤਰਫਾਂ ਵਿੱਚ ਹੀ ਸੁਣਿਆ ਗਿਆ। ਸ਼ਾਹ ਚਿਤੌੜ ਸੰਗ ਰਣ ਪਾਇਓ, ਜਿਹੜਾ ਪਾਤਸ਼ਾਹ ਅਕਬਰ ਹੈ ਉਹਦਾ ਚਿਤੌੜ ਦੇ ਕਿਲੇ ਦੇ ਨਾਲ ਬੜਾ ਭਾਰੀ ਜੰਗ ਹੋ ਰਿਹਾ ਜਿੱਤਣ ਲਈ। ਬਿਨ ਮਾਰੇ ਜੇ ਉੱਠ ਅਬ ਚਾਲੇ, ਵੀ ਕਮਾਂਡਰੋ ਵਜ਼ੀਰੋ ਇਹ ਜੈਮਲ ਫਤਿਹ ਦੋਵੇਂ ਭਰਾਵਾਂ ਸੂਰਵੀਰਾਂ ਨੂੰ ਮਾਰੇ ਤੋਂ ਬਗੈਰ ਆਪਾਂ ਜੇ ਹੁਣ ਉੱਠ ਕੇ ਚਲੇ ਜਾਈਏ, ਹੋਤ ਉਪਦਰਵ ਹਮ ਹੈ ਵਿਸਾਲੇ, ਇਹ ਤਾਂ ਸਾਡੇ ਵੱਲੋਂ ਵਾਸਤੇ ਬੜਾ ਭਾਰੀ ਉਪਦਰ ਸ਼ੁਰੂ ਹੋ ਜਾਏਗਾ। ਅਨਕ ਸੂਰ ਰਾਜੇ ਮੈਂ ਦਲੇ, ਆਹੋ ਉਪਦਰਵ ਹਨੈ ਵਸਾਲੇ, ਹਨੈ ਪਾਠ ਸ਼ਬਦ ਹੈ ਦੂਜਾ ਹਵਾ ਵੀ ਹੈ। ਇਸ ਤਰ੍ਹਾਂ ਕਹਿੰਦੇ ਫਿਰ ਉਪਦਰਵ ਹੋ ਜਾਊਗਾ ਤੇ ਬਹੁਤੇ ਮਾਰੇ ਜਾਣਗੇ, ਹਨੇ ਮਾਰੇ ਜਾਣਗੇ। ਅਨਕ ਸੂਰ ਰਾਜੇ ਮੈਂ ਦਲੇ, ਅਨੇਕਾਂ ਜਿਹੜੇ ਸੂਰਵੀਰ ਰਾਜੇ ਸੀ ਉਹ ਕਹਿੰਦੇ ਮੈਂ ਦਲ ਮਲ ਦਿੱਤੇ ਸੀ ਪਹਿਲਾਂ। ਸੋ ਸਭ ਮਿਲ ਕਰ ਹੋ ਵਹਿ ਖਲੇ, ਉਹ ਜਦੋਂ ਇਹਨੂੰ ਮੈਂ ਜਿੱਤ ਨਾ ਸਕਿਆ ਉਹ ਕਹਿੰਦੇ ਸਾਰੇ ਰਲ ਮਿਲ ਕੇ ਮੇਰੇ ਲਈ ਮਲਣ ਲਈ ਜੰਗ ਕਰਨ ਲਈ ਖੜੇ ਹੋ ਜਾਣਗੇ, ਸਾਵਧਾਨ ਹੋ ਜਾਣ। ਆਕੀ ਹੋਏ ਜੰਗ ਕੋ ਚਾਹੇ, ਰਾਜੇ ਰਾਮਾ ਰਾਜੇ ਮੈਂ ਜਿੱਤੇ ਉਹ ਸਾਰੇ ਆਕੀ ਹੋ ਕੇ ਜੰਗ ਕਰਨੇ ਹੀ ਚਾਹੁਣਗੇ। ਬਿਗੜ ਜਾਏ ਨਹਿ ਮਿਲਣ ਉਮਾ ਹੈ, ਕੋਈ ਰਾਜਾ ਨਹੀਂ ਮਿਲੇਗਾ ਕਹਿੰਦੇ ਜੰਗ ਕਰਨੇ ਹੀ ਚਾਹੁਣਗੇ, ਵਿਗੜ ਜਾਣਗੇ। ਹੱਥ ਹੈ ਚਿਤੌੜ ਰਹਿ ਪਤ ਮੇਰੀ, ਜੇ ਆਪਾਂ ਚਿਤੌੜ ਦੇ ਕਿਲੇ ਦੇ ਮਾਲਕਾਂ ਨੂੰ ਮਾਰ ਦਈਏ ਫੇਰ ਕਹਿੰਦੀ ਮੇਰੀ ਇੱਜ਼ਤ ਅਵਰੋ ਰਹਿ ਸਕਦੀ ਹੈ। ਪਤ ਸ਼ਾਹਿਤ ਤਬ ਵੱਧ ਹੈ ਵਧੇਰੀ, ਫੇਰ ਤਾਂ ਮੇਰੀ ਜਿਹੜੀ ਪਾਤਸ਼ਾਹੀ ਹੈ ਵੱਧ ਵਧੇਰੀ ਤੋਂ ਵਧੇਰੀ ਵੱਧ ਸਕਦੀ, ਬਹੁਤੀ ਵੱਧ ਸਕਦੀ ਹੈ। ਜਿਹ ਗੜ੍ਹ ਨਹਿ ਟੁੱਟੇ ਹਟ ਜਾਹੇ, ਦੇਵੀ ਚਿਤੌੜਗੜ੍ਹ ਦਾ ਕਿਲਿਆ ਨਾ ਟੁੱਟ ਸਕਿਆ ਤੁਸੀਂ ਐਵੇਂ ਮੁੜ ਗਏ। ਅਨਕ ਥਾਨ ਤਬ ਜੰਗ ਮਚਾਏ, ਫੇਰ ਤਾਂ ਅਨੇਕਾਂ ਥਾਂ ਵਿੱਚ ਹੀ ਸਾਨੂੰ ਜੰਗ ਚੋਣਾ ਪੂਨੇਕਾ ਥਾਵਾਂ ਤੇ ਜੰਗ ਮਚ ਪਏਗਾ, ਸਭਾ ਕੀ ਹੋ ਜਾਣਗੇ। ਭਲੇ ਚੜੇ ਨਿਜ ਕਾਜ ਸੁਧਾਰਨ, ਇਹ ਤਾਂ ਵੀ ਆਪਣਾ ਕੰਮ ਸਵਾਲ ਲਈ ਚੰਗੇ ਅਸੀਂ ਚੜੇ ਉਥੋਂ। ਪੂਰਬ ਕੋਪੀ ਕੀਨ ਵਿਗਾਰਨ, ਪਹਿਲਾਂ ਦਾ ਵੀ ਜਿਹੜਾ ਸਾਡਾ ਕੰਮ ਸੀ ਉਹਨੂੰ ਅਸੀਂ ਵਿਗਾੜ ਲਿਆ, ਪਹਿਲਾਂ ਤਾਂ ਸਾਡਾ ਦਬਦਬਾ ਸੀ ਹੁਣ ਤਾਂ ਫਿਰ ਜਦੋਂ ਇੱਥੇ ਸਾਡੀ ਫਤਿਹ ਨਾ ਹੋ ਗਈ ਫਿਰ ਦੂਜੇ ਥਾਂ ਕਿੱਥੇ ਫਕੀਰ ਹੋਣੀ, ਇਸ ਕਰਕੇ ਤਾਂ ਪਹਿਲਾਂ ਵੀ ਆਪਾਂ ਕੰਮ ਵਿਗਾੜ ਲਿਆ। ਤੁਮਰੇ ਮਹਿ ਬੁੱਧਵਾਨ ਮਹਾਨ, ਇਸ ਕਰਕੇ ਵੀ ਕਮਾਂਡਰੋ ਵਜ਼ੀਰੋ ਤੁਹਾਡੇ ਵਿੱਚੋਂ ਜੋ ਵੀ ਕੋਈ ਬੁੱਧੀਵਾਨ ਪੁਰਸ਼ ਹੈਗਾ, ਕਹੋ ਉਪਾਵ ਹੋਏ ਗੱਡਹਾਨ, ਉਹ ਜਾ ਉਪਰਾਲਾ ਕਿਲਾ ਤੁਸੀਂ ਕਹੋ ਦੱਸੋ ਵੀ ਜਿਵੇਂ ਇੱਕ ਚੌੜ ਦਾ ਕਿਲਾ ਜਿਹੜਾ ਹੈ ਨਾਸ ਹੋ ਜਾਏ ਫਤਿਹ ਹੋ ਜਾਏ। ਜੋ ਇਹੋ ਕਾਜ ਸੁਧਾਰਹਿ ਮੇਰਾ, ਜਿਹੜਾ ਵੀ ਤੁਹਾਡੇ ਵਿੱਚੋਂ ਇਹ ਚਿਤੌੜਗੜ੍ਹ ਦੇ ਕਿਸੇ ਨੂੰ ਖਤਮ ਕਰਨ ਦਾ ਮੇਰਾ ਇਹ ਮਹਾਨ ਕੰਮ ਇਹਨੂੰ ਸਵਾਰੇਗਾ, ਇਸ ਤੇ ਅਪਰ ਭਲਾ ਨਹਿ ਹੇਰਾ, ਉਸ ਤੋਂ ਮੈਂ ਹੋਰ ਕੋਈ ਭਲਾ ਨਹੀਂ ਵੇਖਾਂਗਾ, ਚੰਗਾ ਨਹੀਂ ਵੇਖਾਂ, ਉਹਨੂੰ ਸਭ ਤੋਂ ਚੰਗਾ ਸਮਝਾਂਗਾ। ਸਭ ਮਹਿ ਬ੍ਰਦ ਹੈ ਸੋ ਮੋਹ ਅਗਾਰੀ, ਜਿਹੜਾ ਵੀ ਇਹ ਚਿਤੌੜਗੜ੍ਹ ਕਿਲੇ ਦਾ ਫਤਿਹ ਦਾ ਕਾਰਜ ਸਵਾਰੇਗਾ ਉਹ ਤਾਂ ਸਾਰਿਆਂ ਤੋਂ ਮੇਰੇ ਅੱਗੇ ਵਧੇਗਾ, ਵੱਡਾ ਹੋਵੇਗਾ। ਇਸ ਕੀ ਆਨ ਮਾਨ ਹੋ ਭਾਰੀ, ਉਸ ਦੀ ਮੈਂ ਬੜੀ ਭਾਰੀ ਈਨ ਮੰਨਾਗਾ, ਅਹਿਸਾਨ ਮੰਨਾਗਾ, ਕਾਨ ਕਨੋਡ ਮੰਨਾਗਾ। ਵੱਡ ਸੰਕਟ ਇਹ ਗੱਡ ਕੋ ਪਰਿਓ, ਇਹ ਵੀ ਜਿਹੜਾ ਚਿਤੌੜਗੜ੍ਹ ਕਿਲੇ ਦਾ ਨਾ ਫਤਿਹ ਹੋਣ ਦਾ ਦੁੱਖ ਹੈ ਮੈਨੂੰ ਬੜਾ ਭਾਰੀ ਆ ਪਿਆ ਹੈ। ਟੁੱਟਿਓ ਨਹੀਂ ਯੁੱਧ ਵੱਡ ਕਰਿਓ, ਭਾਰੀ ਜੰਗ ਯੁੱਧ ਕੀਤਾ ਹੈ ਟੁੱਟ ਨਹੀਂ ਸਕਿਆ ਹੈ। ਭੇਦ ਨਹੀਂ ਭੇਜ ਭੇਦ ਨਹੀਂ ਰਾਜਪੂਤ ਨ ਮਾਹੇ, ਆ ਜਿਹੜੇ ਰਾਜਪੂਤ ਹੈ ਇਹਨਾਂ ਵਿੱਚ ਆਪੋ ਵਿੱਚ ਹੀ ਕਹਿੰਦੇ ਪਾਟਕ ਹੈ ਨਹੀਂ, ਇੱਕ ਦੂਸਰੇ ਨਾਲ ਕਹਿੰਦੇ ਇਸ ਤਰ੍ਹਾਂ ਭੇਦ ਨੀ ਰੱਖਦੇ, ਫਰਕ ਨੀ ਰੱਖਦੇ, ਇੱਕ ਮਕ ਰਹਿੰਦੇ ਹਨ। ਅਪਰ ਉਪਾਓ ਬਨਹਿ ਕੋ ਨਾਹੇ, ਇਸ ਕਰਕੇ ਵੀ ਹੋਰ ਤਾਂ ਉਪਰਾਲਾ ਹੀਲਾ ਕੋਈ ਬਣਦਾ ਨਹੀਂ ਵੀ ਕਿਸੇ ਵਿੱਚ ਪਾਟਕ ਪਾ ਦੇਈ, ਉਹਨਾਂ ਨੂੰ ਅੱਡੋ ਅੱਡੀ ਕਰ ਦਈਏ ਫੇਰ ਜਿੱਤ ਹੁੰਦੀ ਹੈ। ਰਾਜਪੂਤ ਆਪੋ ਵਿੱਚ ਇਕੱਠੇ ਰਹਿੰਦੇ ਹੈ, ਪਾਟਦੇ ਨਹੀਂ ਹਨ। ਪੀਰ ਫਕੀਰ ਅਪਰ ਜੇ ਕੋਈ, ਇਸ ਕਰਕੇ ਵੀ ਤੁਸੀਂ ਸੋਚ ਵਿਚਾਰ ਕੇ ਦੱਸੋ ਵੀ ਦੁਨੀਆਂ ਵਿੱਚ ਕੋਈ ਹੋਰ ਐਸਾ ਪੀਰ ਫਕੀਰ ਹੈਗਾ ਹੈ ਜਿਸ ਕੋ ਕਹਿਓ ਵਾਕਫੁਰ ਹੋਈ, ਜਿਸ ਪੀਰ ਫਕੀਰ ਦਾ ਕਿਹਾ ਹੋਇਆ ਜਿਹੜਾ ਕੋਈ ਬਚਨ ਫੁਰੇ ਭਾ ਪੂਰਾ ਹੋ ਜਾਏ। ਸੋ ਖੋਜਹੁ ਚਾਰਹੁ ਦਿਸ ਮਾਹੇ, ਇਹੋ ਜਿਹਾ ਕਹਿੰਦੇ ਕਾਮਲ ਪੀਰ ਫਕੀਰ ਚਾਰੇ ਤਰਫੀ ਤੁਸੀਂ ਖੋਜ ਕਰੋ ਢੂੰਡ ਕਰੋ, ਜਹਾਂ ਸੁਣੋ ਪਰਖੋ ਤਹਿ ਜਾਹੇ, ਜਿੱਥੇ ਤੁਸੀਂ ਕੋਈ ਸੁਣਦੇ ਹੋ ਉਸ ਪੀਰ ਫਕੀਰ ਦੀ ਜਾ ਕੇ ਪ੍ਰੀਖਿਆ ਵੀ ਕਰੋ ਤੁਸੀਂ। ਜਿਮ ਪ੍ਰਸੰਨ ਹੋਏ ਕਰੁਣਾ ਕਰਈ, ਪੀਰ ਫਕੀਰ ਫਕੀਰ ਪ੍ਰਸੰਨ ਹੋ ਕੇ ਕਿਰਪਾ ਕਰੇ। ਮੈਂ ਸਭ ਜੁੱਤ ਤਿਸਕੈ ਅਨੁਸਾਰ ਹੀ ਮੇਰੇ ਸਮੇਤ ਹੀ ਸਾਰੇ ਕਹਿੰਦੇ ਜਿੰਨੇ ਉਹ ਪੀਰ ਫਕੀਰ ਦੇ ਅਨੁਸਾਰੀ ਹੋਣਗੇ ਆਗਿਆਕਾਰੀ ਹੋਣਗੇ। ਐਸੋ ਖੋਜ ਬਤਾਵਹਿ ਮੋਹੀ ਇਸ ਕਰਕੇ ਵੀ ਵਜ਼ੀਰੋ ਅਫਸਰੋ ਐਸੇ ਜੀ ਜਿਹੜੀ ਖੋਜ ਹੈ ਕੋਈ ਢੂੰਡ ਕਰਕੇ ਮੈਨੂੰ ਦੱਸੇ। ਅਧਿਕ ਹਿਤੂ ਤੇ ਸਾਹਮਣੇ ਹੋਈ ਆਉਦੇ ਸਮਾਨ ਕਹਿੰਦੇ ਹੋਰ ਕੋਈ ਮੇਰਾ ਹਿਤੂ ਪਿਆਰਾ ਨਹੀਂ ਹੋਵੇ। ਇਸ ਸੰਦੇਹ ਗਰਤ ਮੈਂ ਗਿਰਿਓ ਇਹ ਜਿਹੜਾ ਸੰਸੇ ਰੂਪੀ ਟੋਆ ਇਹਦੇ ਵਿੱਚੋਂ ਮੈਂ ਡਿੱਗਿਆ ਪਿਆ ਹਾਂ। ਕਰ ਹੈ ਨਿਕਾਸਨ ਜੋ ਹਿਤ ਭਰਿਓ ਇਹਦਾ ਵੀ ਪ੍ਰੇਮ ਪਿਆਰ ਦਾ ਭਰਿਆ ਹੋਏਗਾ ਮੈਨੂੰ ਕੱਢਣਾ ਕਰੇਗਾ ਇਸ ਸੰਸਿਆ ਰੂਪੀ ਟੋਏ ਤੋਂ। ਇਮ ਸੁਣ ਕੇ ਸਭ ਲੱਗੇ ਵਿਚਾਰਨ ਇਸ ਤਰ੍ਹਾਂ ਕੁਰ ਪਾਤਸ਼ਾਹ ਦੀ ਗੱਲ ਸੁਣ ਕੇ ਸਾਰੇ ਆਪੋ ਆਪਣੇ ਮਨਾਂ ਵਿੱਚ ਵਿਚਾਰ ਕਰਨ ਲੱਗ ਪਏ। ਅਸ ਪੂਰਨ ਕੋ ਕਰ ਹੈ ਨਿਹਾਰਨ ਐਸਾ ਕੌਣ ਕੋਈ ਪੀਰ ਫਕੀਰ ਫਕੂਰਾ ਜਿਹਨੂੰ ਆਪਾਂ ਦੇਖੀਏ। ਕਿਸ ਹੂੰ ਨੇ ਕੋ ਪੀਰ ਬਤਾਵਾ ਕਿਸੇ ਨੇ ਕਹਿੰਦੇ ਕੋਈ ਪੀਰ ਦੱਸਿਆ ਕੁਰ ਪਾਤਸ਼ਾਹ ਨੂੰ ਵੀ ਫਲਨਾ ਨਾ ਜੀ ਪੀਰ ਕਾਮਲ ਹੈ। ਨਹਿ ਪਸੰਦ ਅਕਬਰ ਕੀ ਆਵਾ ਉਹ ਜਿਹੜਾ ਜਦੋਂ ਦੱਸਿਆ ਤੇ ਅਕਬਰ ਪਾਤਸ਼ਾਹ ਦੇ ਉਹ ਪੀਰ ਪਸੰਦ ਹੀ ਨਹੀਂ ਆਇਆ। ਕਹਿਣ ਲੱਗਿਓ ਇਸ ਤੇ ਪੀ ਪੇ ਵਡੇਰੇ ਕਹਿਣ ਲੱਗਾ ਇਹ ਪੀਰ ਦੇ ਨਾਲੋਂ ਵੀ ਹੋਰ ਜਿਹੜੇ ਕੋਈ ਵੱਡੇ ਵੱਡੇ ਪੀਰ ਫਕੀਰ ਸੀ। ਪ੍ਰਥਮ ਮਨਾਏ ਪੀਰ ਕਨੇਰੇ ਜੰਗ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਬੜੇ ਪੀਰ ਫਕੀਰ ਮਨਾਏ ਕਿਹੜਾ ਪੀਰ ਇਸ ਤੋਂ ਵੀ ਵੱਡੇ ਪੀੜੇ ਮਨਾਏ। ਕਿਸ ਹੂੰ ਤੇ ਨਾ ਸਰਿਓ ਮਮ ਕਾਮੂ ਜਦੋਂ ਵੱਡੇ ਵੱਡੇ ਪੀਰਾਂ ਦੇ ਵਚਨ ਕਰਨ ਤੋਂ ਵੀ ਮੇਰਾ ਕੰਮ ਪੂਰਾ ਨੀ ਕਿਸੇ ਤੋਂ ਹੋ ਸਕਿਆ। ਭਾਏ ਨਿਫਲ ਖਰਚੇ ਬਹੁ ਦਾਮੂ ਕਹਿੰਦੇ ਉਹਨਾਂ ਦੇ ਵਚਨ ਕੀਤੇ ਐਵੇਂ ਨਿਸ਼ਵਲ ਹੋ ਗਏ ਬੜੇ ਰੁਪਈਏ ਇੱਥੇ ਖਰਚ ਦਿੱਤੇ ਅਸੀਂ। ਗੁਰ ਘਰ ਕੋ ਇੱਕ ਸਿੱਖ ਮਹਾਨਾ ਕਹਿੰਦੇ ਗੁਰੂ ਘਰ ਦਾ ਇੱਕ ਮਹਾਨ ਸਿੱਖ ਸੀ ਪਰੇ ਕਵੀ ਜੀ ਨੂੰ ਭੁਲੇਖਾ ਲੱਗਿਆ ਹੈ। ਇੱਥੇ ਇੱਕ ਤਾਂ ਤਾਹਰ ਬੇਗ ਸੀ ਲਾਹੌਰ ਦਾ ਸੂਬਾ ਇੱਕ ਢੋਡਰ ਮਲ ਦੀ ਬਾਨ ਸੀ ਗੁਰੂ ਘਰ ਦਾ ਸ਼ਰਧਾਲੂ। ਇਹ ਦੋਹਾਂ ਨੇ ਕਹਿੰਦੇ ਸਲਾਹ ਇਸ ਨੂੰ ਦਿੱਤੀ ਸੀ ਉਹ ਸਮਝਣਾ ਹੈ। ਸ਼ਾਹ ਵਾਕ ਤਿੰਨ ਪੀ ਸੁਣ ਕਾਨਾ ਕਹਿੰਦੇ ਉਹਨਾਂ ਨੇ ਵੀ ਇਹ ਪਾਤਸ਼ਾਹ ਦਾ ਵਚਨ ਕੰਨਾਂ ਵਿੱਚ ਸੁਣਿਆ ਹੈ। ਸਹਿਤ ਸੰਦੇਹ ਕਹਿਣ ਕੋ ਹੋਏ ਇਸ ਤਰ੍ਹਾਂ ਕਹਿੰਦੇ ਸੰਸੇ ਦੇ ਸਹਿਤ ਕਹਿਣ ਵਾਸਤੇ ਤਿਆਰ ਹੋਏ। ਇਹ ਹੈ ਤੁਰਕ ਸ਼ਰਧਾਲੂ ਨਾ ਕੋਏ ਇਹ ਤਾਂ ਮੁਸਲਮਾਨ ਅਕਬਰ ਪਾਤਸ਼ਾਹ ਗੁਰੂ ਘਰ ਦਾ ਸ਼ਰਧਾਲੂ ਨਹੀਂ ਹੋਵੇ। ਗੁਰ ਘਰ ਪਰ ਕਿਮ ਸਿਦਕ ਪਰੇ ਹੈ ਗੁਰ ਘਰ ਪਰ ਕਿਮ ਸਿਦਕ ਧਰੇ ਹੈ ਇਹ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਉੱਪਰ ਕਿਵੇਂ ਭਰੋਸਾ ਧਾਰਨ ਕਰੇ। ਹਿਰਦੇ ਨਮਰ ਕਿਮ ਸਿਸ ਕਰੇ ਹੈ ਹਿਰਦੇ ਨਿਮਰ ਕਿਮ ਸੀਸ ਕਰੇ ਹੈ ਆਪਣਾ ਜਿਹੜਾ ਸੀਸ ਹੈ ਕਿਵੇਂ ਹਿਰਦੇ ਕਰਕੇ ਨੀਵਾਂ ਕਰੇ ਸੀਸ ਝੁਕਾਵੇ ਨਿਮਰਤਾ ਨਾਲ। ਗੁਰ ਘਰ ਕੋ ਨਿਮ ਹੈ ਪਾਏ ਵਡਿਆਈ ਅਕਬਰ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਅੱਗੇ ਨੀਵਾਂ ਹੋ ਜਾਏ ਚੁੱਕ ਜਾਏ ਉੱਥੋਂ ਇਹ ਵੱਡ ਵਡਿਆਈ ਪ੍ਰਾਪਤ ਕਰ ਸਕਦਾ। ਗੁਰ ਕੋ ਨਿਮ ਹੈ ਸੋ ਇੱਛ ਪੁਰਾਈ ਇਹ ਗੁਰੂ ਨਾਨਕ ਦੇ ਘਰ ਨੂੰ ਚੁੱਕ ਜਾਏ ਉੱਥੋਂ ਇਹਦੀ ਇੱਛਾ ਪੂਰੀ ਹੋ ਸਕਦੀ। ਇਹ ਵਿਚਾਰ ਇੱਕ ਦਿਨ ਰਾਤ ਇਸ ਤਰ੍ਹਾਂ ਵਿਚਾਰਦਾ ਰਿਹਾ ਇੱਕ ਦਿਨ ਤੇ ਇੱਕ ਰਾਤ ਜਾਂ ਇੱਕ ਦਿਨ ਦੀ ਗੱਲ ਹੈ ਵਿਚਾਰ ਕੇ ਰਾਤ ਨੂੰ ਪੁਨ ਨਿਸ਼ਚੈ ਚਿਤ ਕੀਨ ਸਬਾਤ ਕਹਿੰਦੇ ਅਖੀਰੀ ਰਾਤ ਨੂੰ ਵਿਚਾਰ ਕੇ ਗੱਲ ਨੂੰ ਨਿਸ਼ਚੈ ਕਰ ਲਿਆ ਭਰੋਸਾ ਕਰ ਲਿਆ ਹੈ। ਇੱਕ ਵਾਰ ਮੈਂ ਇਸ ਕੋ ਕਹੋ ਇਹ ਅਕਬਰ ਪਾਤਸ਼ਾਹ ਨੂੰ ਇੱਕ ਵਾਰੀ ਤਾਂ ਮੈਂ ਗੱਲ ਇਹ ਕਹੀ ਦੇਵਾਂ ਸਤਿਗੁਰ ਕੋ ਪ੍ਰਤਾਪ ਜਸ ਲਹੋ ਜਿਸ ਤਰ੍ਹਾਂ ਦਾ ਸਤਿਗੁਰੂ ਦਾ ਤੇਜ ਪ੍ਰਤਾਪ ਮੈਂ ਜਾਣਦਾ ਇਹਨੂੰ ਕਹਿ ਦੇਵਾਂ ਇਸਕੇ ਭਲੇ ਭਾਗ ਲੈ ਮਾਨ ਇਹ ਤਾਂ ਅਕਬਰ ਪਾਤਸ਼ਾਹ ਦੇ ਚੰਗੇ ਭਾਗ ਹੋਣਗੇ ਤਾਂ ਫਿਰ ਮੇਰਾ ਕਿਹਾ ਇਹ ਮੰਨ ਲਏਗਾ ਨਾਹੀਂ ਤਾਂ ਪਾਵੇ ਕਸ਼ਟ ਮਹਾਨ ਨਹੀਂ ਤਾਂ ਬਹੁਤਾ ਦੁੱਖ ਪਾਏਗਾ ਇਹ ਫਤਿਹ ਹੋਣਾ ਨੀ ਭੰਡੀ ਬਹੁਤ ਹੋ ਜਾਏਗੀ ਇਸ ਦੀ ਇਮ ਵਿਚਾਰ ਕੇ ਚਿੱਤ ਦ੍ਰਿੜ ਕਰਕੇ ਨਾ ਵਿਚਾਰ ਕਰਕੇ ਚਿੱਤ ਵਿੱਚ ਚੁੱਕ ਪੱਕੀ ਕਰਕੇ ਗੱਲ ਭਰੋਸਾ ਕਰਕੇ ਗਯੋ ਸ਼ਾਹ ਟਿਗ ਖਰੋ ਨਿਹਾਰ ਕੇ ਅਕਬਰ ਪਾਤਸ਼ਾਹ ਕੋਲ ਗਿਆ ਤੇ ਖੜ ਕੇ ਵੇਖਿਆ ਹੈ ਕਰਤ ਸਲੀਮ ਸਮੁਖ ਕਰ ਨੈਣ ਆ ਪਾਤਸ਼ਾਹ ਦਾ ਸਤਿਕਾਰ ਕਰਕੇ ਤੇ ਨੇਤਰ ਸਾਹਮਣੇ ਜੇ ਕਰਕੇ ਸ਼ਾਹਨ ਸ਼ਾਹ ਸੁਨੋ ਮਮ ਬੈਨ ਪਾਤਸ਼ਾਹ ਦੇ ਪਾਤਸ਼ਾਹ ਮੇਰੇ ਬਚਨ ਸੁਣੋ ਤੁਸੀਂ ਨਿਮਕ ਤੁਮਾਰੋ ਹਮ ਨਿਤ ਖਾ ਮਹਾਰਾਜ ਤੁਹਾਡਾ ਹਮੇਸ਼ਾ ਲੂਣ ਪਾਣੀ ਖਾਨੇ ਭਲੋ ਚਹਿਤ ਹੈ ਚਿਤ ਦਿਨ ਰਾਤ ਇਸ ਕਰਕੇ ਪਾਤਸ਼ਾਹ ਦਿਨੇ ਰਾਤ ਤੁਹਾਡਾ ਭਲਾਈ ਅਸੀਂ ਚਾਹੁੰਦੇ ਹਾਂ ਜਗ ਗੁਰ ਨਾਨਕ ਪ੍ਰਥਮ ਭਏ ਹੈ ਇਹ ਪਾਤਸ਼ਾਹ ਅਸੀਂ ਤੁਹਾਨੂੰ ਗੱਲ ਦੱਸਦੇ ਹਾਂ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਸੰਸਾਰ ਵਿੱਚ ਪ੍ਰਗਟ ਹੋਏ ਸਭ ਹਿੰਨ ਸੁਭ ਉਪਦੇਸ਼ ਦਏ ਹੈ ਉਹਨਾਂ ਨੇ ਛੋਟੀ ਉਮਰ ਤੋਂ ਲੈ ਕੇ ਸਾਰਿਆਂ ਨੂੰ ਚੰਗਾ ਹੀ ਉਪਦੇਸ਼ ਦਿੱਤਾ ਭਾਵੇਂ ਕੋਈ ਹਿੰਦੂ ਸੀ ਭਾਵੇਂ ਕੋਈ ਮੁਸਲਮਾਨ ਹਿੰਦੂ ਤੁਰਕ ਦਉ ਜਿਸ ਮਨ ਹੈ ਜਿਸ ਗੁਰੂ ਨਾਨਕ ਸਾਹਿਬ ਨੂੰ ਪਾਤਸ਼ਾਹ ਹਿੰਦੂ ਵੀ ਤੇ ਮੁਸਲਮਾਨ ਦੋਵੇਂ ਚੰਗੀ ਤਰ੍ਹਾਂ ਮੰਨਦੇ ਪੂਜਦੇ ਗੁਰੂ ਪੀਰ ਜਿਸ ਨਾਮ ਬਖਾਨ ਹੈ ਜਿਹੜੇ ਹਿੰਦੂ ਹੈ ਉਹ ਗੁਰੂ ਨਾਨਕ ਨੂੰ ਕਹਿੰਦੇ ਸਾਡੇ ਗੁਰੂ ਹਨ ਜਿਹੜੇ ਮੁਸਲਮਾਨ ਉਹ ਕਹਿੰਦੇ ਗੁਰੂ ਨਾਨਕ ਸਾਹਿਬ ਸਾਡੇ ਪੀਰ ਹਨ ਮਹਾਨ ਅਜਮਤ ਮੈਂ ਪੂਰਨ ਸਭ ਭਾਂਤੀ ਜੋ ਗੁਰੂ ਨਾਨਕ ਸਾਹਿਬ ਜੀ ਸ਼ਕਤੀਆਂ ਸਭ ਤਰ੍ਹਾਂ ਕਰਕੇ ਪੂਰਨ ਹਨ ਮੁਕੰਮਲ ਹਨ ਜਿਸ ਕੇ ਸੰਸਾਰ ਨਹਿ ਕਿਛ ਭਾਂਤ ਕਿਸ ਬਾਤੀ ਕਹਿੰਦੇ ਜਿਨ੍ਹਾਂ ਦੇ ਸਮਾਨ ਕਿਸੇ ਤਰ੍ਹਾਂ ਦੀ ਗੱਲ ਨਾਲ ਕੋਈ ਹੋਈ ਨੀ ਹੋ ਸਕਦਾ ਹੈ ਕਰਾ ਮਾਤ ਸਭ ਥਾਨ ਲਗਾਈ ਉਹ ਗੁਰੂ ਨਾਨਕ ਸਾਹਿਬ ਜੀ ਨੇ ਸਭ ਥਾਵਾਂ ਵਿੱਚ ਆਪਣੀ ਸ਼ਕਤੀ ਲਗਾਈ ਪੀਰ ਮੀਰ ਨਰਮੇ ਅਗਵਾਈ ਇਸ ਕਰਕੇ ਉਹਨਾਂ ਨੇ ਸ਼ਕਤੀ ਦੇ ਅੱਗੇ ਜਿਹੜੇ ਬੜੇ ਬੜੇ ਪੀਰ ਤੇ ਪਾਤਸ਼ਾਹ ਵੀ ਨਿਮ ਗਏ ਝੁਕ ਗਏ ਜਾਹਰ ਸਭ ਜਹਾਨ ਮਹਿ ਹੋਵਾ ਗੁਰੂ ਨਾਨਕ ਸਾਹਿਬ ਜੀ ਸਾਰੇ ਸੰਸਾਰ ਵਿੱਚ ਜਾਹਰੇ ਹੋ ਗਏ ਪ੍ਰਗਟ ਹੋ ਗਏ ਜਿਨਕੇ ਸਨਮੁਖ ਕੋ ਨਾ ਖਰੋਵਾ ਇਸ ਗੁਰੂ ਨਾਨਕ ਸਾਹਿਬ ਜੀ ਦੇ ਸਾਹਮਣੇ ਕੋਈ ਫਕੀਰ ਨਹੀਂ ਖੜਿਆ ਸਭ ਝੁਕ ਗਏ ਬਾਬਰ ਸ਼ਾਹ ਜੋ ਵੱਡੋ ਤੁਮਾਰੋ ਅਕਬਰ ਪਾਤਸ਼ਾਹ ਜਿਹੜਾ ਸਭ ਤੋਂ ਪਹਿਲਾਂ ਤੁਹਾਡਾ ਬਾਬਰ ਪਾਤਸ਼ਾਹ ਹੋਇਆ ਹੈ ਤਿੰਨ ਬਖਸ਼ਿਓ ਇਹ ਪਦ ਜੋ ਉਦਾਰੋ ਆਓ ਗੁਰੂ ਨਾਨਕ ਸਾਹਿਬ ਜੀ ਨੇ ਕਹਿੰਦੇ ਜਿਹੜਾ ਪਾਤਸ਼ਾਹੀ ਦਾ ਅਹੁਦਾ ਸੀ ਉਹਨੂੰ ਬਖਸ਼ਿਆ ਸੀ ਸ੍ਰੇਸ਼ਟ ਜਨਮਤ ਹੀ ਅਜਮਤ ਅਤ ਧਾਰੀ ਗੁਰੂ ਨਾਨਕ ਸਾਹਿਬ ਜੀ ਨੇ ਤਾਂ ਅਵਤਾਰ ਧਾਰਦਿਆਂ ਹੀ ਬੜੀ ਸ਼ਕਤੀ ਧਾਰਨ ਕੀਤੀ ਸੁਪਤ ਛਾਪ ਕੀ ਰਣ ਵਿਸਤਾਰੀ ਜਦੋਂ ਕਿਤੇ ਉਹ ਦਰਖਤ ਦੀ ਛਾਇਆ ਹੇਠ ਬਰਾਜੇ ਹੋਏ ਸੀ ਸ਼ੇਸ਼ ਨਾਗ ਨੇ ਆ ਕੇ ਫਣ ਫਲਾ ਕੇ ਛਾਇਆ ਕੀਤੀ ਸੀ ਉੱਪਰ ਮਹਿਖਨ ਚਰ ਕੇ ਖੇਤ ਉਜਾਰਾ ਇਸੇ ਤਰ੍ਹਾਂ ਇੱਕ ਵਾਰੀ ਗੁਰੂ ਨਾਨਕ ਸਾਹਿਬ ਜੀ ਪਿਤਾ ਦੇ ਅੱਖੇ ਮਗੂਆਂ ਮੱਝਾਂ ਚਰਨ ਲੱਗ ਗਏ ਸਨ ਮੱਝਾਂ ਨੇ ਗੂਆਂ ਨੇ ਚਰ ਕੇ ਸਾਰਾ ਜ਼ਿਮੀਦਾਰ ਖੇਤ ਉਜਾੜ ਦਿੱਤਾ ਸੀ ਛਿਨ ਮਹਿ ਕੀਏ ਹਰਿਆਵਲ ਸਾਰਾ ਗੁਰੂ ਨਾਨਕ ਸਾਹਿਬ ਨੇ ਕਹਿੰਦੇ ਇੱਕ ਛਿਨ ਵਿੱਚ ਹੀ ਉਹ ਜ਼ਿਮੀਦਾਰ ਦਾ ਖੇਤ ਉਜਾੜਿਆ ਹੋਇਆ ਹਰਾ ਭਰਾ ਕਰ ਦਿੱਤਾ ਸੀ ਲਹਿ ਲਹਾਉਣ ਲੱਗ ਪਿਆ ਸੀ ਅਨਕ ਮ੍ਰਿਤਕ ਪੀ ਕਰੇ ਜਵਾਵਨ ਉਹ ਗੁਰੂ ਨਾਨਕ ਸਾਹਿਬ ਜੀ ਨੇ ਅਨੇਕਾਂ ਜਿਹੜੇ ਪਹਿਲਾਂ ਮਰ ਮੁਰ ਗਏ ਸੀ ਉਹ ਵੀ ਜਿਉਂਦੇ ਕਰ ਦਿੱਤੇ ਜਹ ਤਹ ਵਿਚਰੇ ਜਸ ਅਤ ਪਾਵਨ ਕਿੱਥੇ ਕਿੱਥੇ ਵਿਚਰੇ ਉਹਨਾਂ ਦਾ ਬੜਾ ਜਸ ਪਿੱਤਰਾ ਦਿੱਲੀ ਵਿੱਚ ਵੀ ਸਿਕੰਦਰ ਦਾ ਹੱਥੀ ਮਰਾ ਜਾਂਦਾ ਕਰ ਦਿੱਤਾ ਸੀ ਕਰਾ ਮਾਤ ਧਾਰੀ ਜਗ ਜੇਤੇ ਜਿੰਨੇ ਦੁਨੀਆਂ ਵਿੱਚ ਕਹਿੰਦੇ ਕਰਾਮਾਤਾਂ ਧਾਰਨ ਵਾਲੇ ਆ ਬੜੇ ਬੜੇ ਗੋਰਖ ਆਦਿਕ ਸਿੱਧ ਗਨ ਕੇਤੇ ਇਹਨਾਂ ਵਿੱਚੋਂ ਗੋਰਖ ਨਾਦ ਮਛਿੰਦਰ ਆਦਿਕ ਹੋਰ ਕਿੰਨੇ ਸਮੂਹ ਜਿਹੜੇ ਸਿੱਧ ਹਨ ਤੁਰਕਨ ਵਿਖੇ ਪੀਰ ਅਜਮਤੀ ਆ ਮੁਸਲਮਾਨਾਂ ਵਿੱਚ ਜਿਹੜੇ ਕੋਈ ਸ਼ਕਤੀਆਂ ਵਿੱਚ ਬੜੇ ਪੀਰ ਹਨ ਮਤੀ ਬਿਲੰਡ ਦਵੈਤ ਚਿੱਤ ਹਤੀ ਜਿਨ੍ਹਾਂ ਦੀ ਬੁੱਧੀ ਬੜੀ ਮਹਾਨ ਹੈ ਚਿੱਤ ਦੀ ਦਵੈਤ ਨਾਸ ਹੋਈ ਹੋਈ ਸਮਸ ਆਦ ਜਿਨਹੋ ਦਿਨ ਨਾਥ ਸਮਸ ਤ੍ਰੇਜ ਵਰਗੇ ਜਿਨ੍ਹਾਂ ਨੇ ਕਹਿੰਦੇ ਜਿਹੜਾ ਸੂਰਜ ਹੈ ਤਾਰਾ ਉਤਾਰਿਓ ਬੋਲਣ ਸਾਥ ਕਹਿੰਦੇ ਬਚਨ ਦੇ ਨਾਲ ਹੀ ਉਹ ਸੂਰਜ ਨੂੰ ਕਹਿੰਦੇ ਹੇਠਾਂ ਲਾ ਲਿਆ ਸ੍ਰੀ ਗੁਰ ਸਭ ਸੋ ਚਰਚਾ ਕਰੇ ਸਾਰੇ ਬੜੇ ਬੜੇ ਪੀਰਾਂ ਨਾਲ ਗੁਰੂ ਨਾਨਕ ਸਾਹਿਬ ਨੇ ਗਿਆਨ ਚਰਚਾ ਕੀਤੀ ਅਜਮਤ ਕੋ ਦਿਖਾਏ ਕਰ ਤਰੇ ਆਪਣੀ ਮਹਾਨ ਤਾਕਤ ਕਰ ਵਿਖਾ ਕੇ ਸਾਰਿਆਂ ਫਕੀਰਾਂ ਨੂੰ ਆਪਣੇ ਹੇਠਾਂ ਕਰ ਲਿਆ, ਝੁਕਾ ਲਿਆ। ਕਿਤਕ ਗਿਣੀਏ ਜਗਤ ਮਝਾਰੇ, ਹੇ ਅਕਬਰ ਪਾਤਸ਼ਾਹ ਸੰਸਾਰ ਦੇ ਵਿੱਚ ਕਿੰਨੇ ਕੁ ਗਿਣ ਕੇ ਦੱਸੀਏ ਪੀਰ ਫਕੀਰ। ਦਰਸ਼ਨ ਦੇ ਕਰ ਨਰ ਨਿਸਤਾਰੇ, ਨਾਨਕ ਸਾਹਿਬ ਨੇ ਤਾਂ ਦਰਸ਼ਨ ਦੇ ਕੇ ਬੇਅੰਤ ਲੋਕ ਪਾਰ ਲੰਘਾ ਤੇ। ਖਲਕ ਵਿਖੇ ਅਸ ਠੌਰ ਨ ਕੋਈ, ਹਾਏ ਖਲਕਤ ਵਿੱਚ ਪਰਜਾ ਵਿੱਚ ਦੁਨੀਆਂ ਵਿੱਚ ਐਸੀ ਕੋਈ ਜਗ੍ਹਾ ਹੀ ਨਹੀਂ। ਸ੍ਰੀ ਨਾਨਕ ਕੋ ਲਖੈ ਨ ਜੋਈ, ਜਿਹੜਾ ਵੀ ਗੁਰੂ ਨਾਨਕ ਸਾਹਿਬ ਨੂੰ ਜਾਣਦਾ ਨਾ ਹੋਵੇ, ਸਭ ਜਾਣਦੇ ਦੁਨੀਆਂ ਦੇ ਲੋਕ ਜਾਹਰ ਪੀਰ ਜਗਤ ਗੁਰੂ ਬਾਬਾ ਹੈ। ਜਿਨਕੇ ਹਿੰਦੂ ਤੁਰਕ ਸਮਾਨ, ਜਿਨ੍ਹਾਂ ਦੇ ਵਾਸਤੇ ਜਿਹੜੇ ਮੁਸਲਮਾਨ ਹੈ ਜਾਂ ਹਿੰਦੂ ਇੱਕ ਬਰਾਬਰ ਹੀ ਹੈ। ਮੋਖ ਪੰਥ ਉਪਦੇਸ਼ਤ ਦਾਨ, ਜਿਹੜਾ ਮੁਕਤੀ ਦੇ ਪੰਥ ਦਾ ਮੁਕਤੀ ਦਾ ਰਸਤਾ ਉਸਦਾ ਕਹਿੰਦੇ ਉਪਦੇਸ਼ ਦਿੰਦੇ, ਦਾਨ ਵਜੋਂ ਮੁਕਤੀ ਉਪਦੇਸ਼ ਦਿੰਦੇ, ਕੁਝ ਨਹੀਂ ਲੈਂਦੇ। ਕਹਾਂ ਕਹਾਂ ਲੱਗ ਤਿਨਕੀ ਕੀਰਤ, ਉਸ ਗੁਰੂ ਨਾਨਕ ਸਾਹਿਬ ਦੀ ਮੈਂ ਕਿੱਥੋਂ ਕੁ ਤੱਕਰ ਜਿਹੜੀ ਕੀਰਤੀ ਜਸ ਵਡਿਆਈ ਆਖਾਂ। ਵਿਦਤ ਜਗਤ ਸਾਗਰੇ ਬਿਸ ਤੀਰਤ, ਪ੍ਰਗਟੀ ਸਾਰੇ ਸੰਸਾਰ ਦੇ ਵਿੱਚ ਉਹਨਾਂ ਦੀ ਕੀਰਤੀ ਵਡਿਆਈ ਫੈਲੀ ਹੋਈ ਹੈ। ਰਾਵਰ ਕੇ ਸਮੀਪ ਉਮਰਾਵ, ਹੇ ਅਕਬਰ ਪਾਤਸ਼ਾਹ ਆਪਦੇ ਕੋਲ ਜਿਹੜੇ ਕੋਈ ਉਮਰਾਵ ਬੈਠੇ ਹੋਏ ਇਸ ਸਮੇਂ, ਬੂਝ ਪਿਖੋ ਸਭ ਲਖੈ ਪ੍ਰਭਾਵ, ਇਹਨਾਂ ਨੂੰ ਪੁੱਛ ਕੇ ਵੇਖ ਲਓ ਸਾਰੇ ਗੁਰੂ ਨਾਨਕ ਸਾਹਿਬ ਦੇ ਪ੍ਰਭਾਵ ਨੂੰ ਤੇਜ ਪ੍ਰਤਾਪ ਨੂੰ ਜਾਣਦੇ। ਤੇ ਬੈਕੁੰਠ ਲੋਕ ਜਬ ਗਏ, ਐਸੇ ਗੁਰੂ ਨਾਨਕ ਸਾਹਿਬ ਜੀ ਜਦੋਂ ਕਹਿੰਦੇ ਉਹ ਸੱਚਖੰਡ ਨੂੰ ਚਲੇ ਗਏ ਸੀ। ਗਾਦੀ ਪਰ ਗੁਰ ਅੰਗਦ ਥੇ, ਫਿਰ ਉਹਨਾਂ ਦੇ ਗੁਰਤਾ ਗੱਦੀ ਦੇ ਤਖ਼ਤ ਉੱਪਰ ਗੁਰੂ ਅੰਗਦ ਸਾਹਿਬ ਜੀ ਇਸਤਤ ਹੋਏ। ਮਨ ਇੰਦਰਾ ਕੋ ਜੀਤਨ ਹਾਰੇ, ਉਹ ਗੁਰੂ ਅੰਗਦ ਸਾਹਿਬ ਜੀ ਮਨ ਤੇ ਗਿਆਨ ਇੰਦਰੀਆਂ ਨੂੰ ਜਿੱਤਣ ਵਾਲੇ। ਹਾਰੇ ਸ਼ਤਰੂ ਜਿਨਹ ਅਗਾਰੇ, ਇਸ ਗੁਰੂ ਅੰਗਦ ਸਾਹਿਬ ਜੀ ਦੇ ਅੱਗੇ ਜਿਹੜੇ ਉਹਨਾਂ ਦੇ ਕੋਈ ਬੈਰੀ ਸਮਝਣ ਵਾਲੇ ਹਵਾਓਂ ਵਰਗੇ ਹਾਰ ਗਏ, ਹਾਥੀ ਰਹਿ ਗਏ ਸੀ, ਜਮ ਗਏ ਸੀ। ਹੱਥ ਗੰਭੀਰ ਧਰ ਧਰਮਾਤਮ, ਅਤੀ ਗੰਭੀਰ ਆਸ਼ੇ ਵਾਲੇ, ਤੀਰ ਧਾਰਨ ਵਾਲੇ ਹੈ, ਧਰਮੀ ਮਨ ਵਾਲੇ ਹੈ, ਧਰਮੀ ਸਰੂਪ ਧਰਮ ਲਈ ਸਰੂਪ ਹੈ। ਕੋ ਕਹਿ ਸਕੈ ਤਿਨਹੋ ਮਹਾਤਮ, ਉਹਨਾਂ ਦਾ ਜਿਹੜਾ ਮਹਾਤਮ ਤੇਜ ਪ੍ਰਤਾਪ ਹੈ ਕੌਣ ਕੋਈ ਕਹਿ ਸਕਦਾ ਹੈ। ਕਰਾ ਮਾਤ ਸ੍ਰੀ ਨਾਨਕ ਕੇਰੀ, ਜੋ ਗੁਰੂ ਨਾਨਕ ਸਾਹਿਬ ਦੀ ਮਹਾਨ ਤਾਕਤ ਸੀ, ਲਈ ਛਪਾਏ ਨਹੀਂ ਕਿਨ ਹੇਰੀ। ਗੁਰੂ ਨਾਨਕ ਅੰਗਦ ਸਾਹਿਬ ਜੀ ਨੇ ਉਹ ਲੁਕਾਈ ਛਪਾ ਲਈ, ਕਿਸੇ ਨੇ ਵੇਖੀ ਨਹੀਂ। ਆਪਣ ਸਥਾਨ ਥਾਪ ਕੈ ਆਪ, ਫਿਰ ਗੁਰੂ ਅੰਗਦ ਸਾਹਿਬ ਜੀ ਨੇ ਆਪਣੇ ਸਥਾਨ ਤੇ ਗੁਰਤਾ ਗੱਦੀ ਦੇ ਥਾਂ ਤੇ ਆਪ ਹੀ ਥਾਪ ਕੇ ਇਸਤ ਕਰਕੇ, ਜਾਹਰ ਕਰ ਜਹਾਨ ਪ੍ਰਤਾਪ, ਸਾਰੇ ਸੰਸਾਰ ਦੇ ਵਿੱਚ ਪ੍ਰਤੇਜ ਪ੍ਰਤਾਪ ਪ੍ਰਗਟ ਕਰਕੇ, ਦੇਵ ਲੋਕ ਮਹਿ ਗਏ ਗੁਸਾਈ, ਆ ਜਗ ਦੇ ਮਾਲ ਗੁਰੂ ਅੰਗਦ ਸਾਹਿਬ ਜੀ ਦੇਵ ਲੋਕ ਜਿਹੜਾ ਪ੍ਰਕਾਸ਼ ਰੂਪ ਵਾਹਿਗੁਰੂ ਦਾ ਲੋਕ ਸੱਚਖੰਡ ਉਹਦੇ ਵਿੱਚ ਚਲੇ ਗਏ। ਗਾਦੀ ਪਰ ਤਿੰਨ ਤੇ ਪਿਛਵਾਈ, ਉਹਨਾਂ ਦੀ ਗੱਦੀ ਦੇ ਉੱਪਰ ਬਾਅਦ ਵਿੱਚ ਅਮਰਦਾਸ ਹੈ ਤ੍ਰਿਤੀਓ ਰੂਪ, ਕਹਿੰਦੇ ਗੁਰੂ ਅਮਰਦਾਸ ਸਾਹਿਬ ਜੀ ਉਹਨਾਂ ਦਾ ਤੀਸਰੇ ਸਰੂਪ ਹੈ। ਵੈਸ ਬ੍ਰਿਧ ਮੁਖ ਜੋਤ ਅਨੂਪ, ਉਮਰ ਭਾਵੇਂ ਉਹਨਾਂ ਦੀ ਬੜੀ ਬਿਰਧ ਹੈ, ਮੁਖ ਦੀ ਜਿਹੜੀ ਜੋਤ ਹੈ ਕ੍ਰਾਂਤੀ ਹੈ, ਪ੍ਰਕਾਸ਼ ਮਾਤੁ ਰਹੇ ਤੀ। ਜਿਨਹੋ ਪ੍ਰਤਗਿਆ ਅਜਰਜ ਕਰੀ, ਜਿਨ੍ਹਾਂ ਨੇ ਜਿਹੜੀ ਪ੍ਰਤਗਿਆ ਪਰਨੈ ਚਰਜੀ ਧਾਰਨ ਕੀਤੀ ਹੈ, ਆਏ ਬਸੈ ਜੋ ਹਮਰੀ ਪੁਰੀ, ਜਿਹੜਾ ਵੀ ਸਾਡੇ ਗੋਇੰਦਪਾਲਪੁਰੀ ਵਿੱਚ ਆ ਕੇ ਬਸੇਗਾ, ਦੇਖਤ ਮਾਤ ਪਿਤਾ ਕੇ ਤਾਤ, ਮਾਤਾ ਪਿਤਾ ਦੇ ਦੇਖਦਿਆਂ ਹੋਇਆ ਕਹਿੰਦੇ ਜਿਹੜਾ ਪੁੱਤਰ ਮਰਹਿ ਨਹੀਂ ਜੀਵਹਿ ਕੁਛ ਰਾਤ, ਮਰਾਏ ਮਰੇਗਾ ਨਹੀਂ, ਉਸ ਰਾਜੀ ਖੁਸ਼ੀ ਜਾਉਂਦਾ ਹੀ ਰਹੇਗਾ। ਕਰਾ ਮਾਤ ਇਤਿਆਦਿਕ ਅਨੇਕ, ਇਸ ਤੋਂ ਆ ਲੈ ਕੇ ਅਨੇਕਾਂ ਜਿਹੜੀਆਂ ਸ਼ਕਤੀਆਂ ਤਾਕਤਾਂ, ਵਿਦਤ ਜਗਤ ਮਹਿ ਸਹਿਤ ਵਿਵੇਕ, ਬੜੇ ਵਿਚਾਰ ਸਹਿਤ ਸਾਰੇ ਸੰਸਾਰ ਦੇ ਵਿੱਚ ਵਿਦਤ ਪ੍ਰਗਟ ਹੈ। ਆਗੈ ਆਗੈ ਥਿਤ ਨਿਤ ਰਿਧ ਸਿੱਧ ਨਿਧ, ਉਹ ਗੁਰੂ ਅਮਰਦਾਸ ਸਾਹਿਬ ਜੀ ਦੇ ਅੱਗੇ ਹਮੇਸ਼ਾ ਕਹਿੰਦੇ ਜਿਹੜੀਆਂ ਰਿਧੀਆਂ ਸਿੱਧੀਆਂ ਨਿਧੀਆਂ ਇਸਤ ਹੈ ਨਾ, ਮੁਖ ਕੋ ਦੇਖੈ ਸਕਲ ਸਮ੍ਰਿਧ। ਇੰਨੀਆਂ ਕਹਿੰਦੇ ਬਹੁਤੀਆਂ ਹਾਥੀ ਘੋੜੇ ਪਦਾਰਥ ਸਭ ਉਹਨਾਂ ਦੇ ਮੁਖ ਵੱਲੀ ਦੇਖ ਰਹੇ। ਜਨ ਅਨੇਕ ਜਿਨ ਕੀਨ ਨਿਹਾਲ, ਗੁਰੂ ਅਮਰਦਾਸ ਸਾਹਿਬ ਜੀ ਨੇ ਅਨੇਕਾਂ ਪੁਰਸ਼ਾਂ ਨੂੰ ਨਿਹਾਲੋ ਨਿਹਾਲ ਕੀਤਾ। ਕਹੈ ਜੋ ਮੁਖ ਹੋਏ ਸੋ ਤਤਕਾਲ, ਗੁਰੂ ਅਮਰਦਾਸ ਸਾਹਿਬ ਜੀ ਮੁਖੋਂ ਕਹਿ ਦੇਣ ਬੜੀ ਛੇਤੀ ਪੂਰਾ ਹੋਏ ਆਉਂਦਾ। ਸੁਣ ਕਰ ਅਕਬਰ ਅਚਰਜ ਮਾਨਾ, ਇਸਰਾ ਅਕਬਰ ਪਾਤਸ਼ਾਹ ਨੇ ਸੁਣ ਕੇ ਬੜਾ ਚਰਜਾ ਮੰਨਿਆ। ਹਿਰਦੈ ਚਾਹ ਕਰ ਬਾਕ ਬਖਾਨਾ, ਹਿਰਦੇ ਦੀ ਚਾਹਨਾ ਕਰਕੇ ਬਚਨ ਕਿਹਾ ਪਾਤਸ਼ਾਹ ਨੇ। ਕੌਣ ਦੇਸ਼ਪੁਰ ਕੌਣ ਸਥਾਨਾ, ਗੁਰੂ ਅਮਰਦਾਸ ਸਾਹਿਬ ਜੀ ਕਿਹੜੇ ਦੇਸ਼ ਵਿੱਚ ਰਹਿੰਦੇ ਹੈ, ਕਿਹੜੇ ਕਹਿੰਦੇ ਪੁਰ ਵਿੱਚ ਨਗਰ ਵਿੱਚ ਸਥਾਨ ਵਿੱਚ ਰਹਿੰਦੇ ਹੈ, ਨੇੜੇ ਕਿਦਾਂ ਦੂਰ ਪਰਮਾਨਾ। ਆਹ ਜਿਹੜੇ ਗੁਰੂ ਅਮਰਦਾਸ ਸਾਹਿਬ ਜੀ ਇੱਥੋਂ ਨੇੜੇ ਹੀ ਅਥਵਾ ਕਹਿੰਦੇ ਦੂਰ ਹੈ, ਪ੍ਰਮਾਣ ਅੰਦਾਜ਼ਾ ਦੱਸੋ। ਦਿਨ ਤੇ ਬਰ ਲੇਵਨ ਕੇ ਕਾਰਨ, ਆਹ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਸੋਂ ਬਰ ਲੈਣ ਦੇ ਵਾਸਤੇ, ਗੁਰ ਸੇਵਕ ਤੁਮ ਕਰੋ ਉਚਾਰਨ, ਗੁਰੂ ਕੇ ਸੇਵਕ ਹੈ ਉਚਾਰਨਾ ਕਰੋ ਦੱਸੋ। ਸੁਣ ਕੇ ਹੱਥ ਜੋੜ ਗੁਰਦਾਸ, ਕਹਿੰਦੇ ਸੁਣ ਕੇ ਹੱਥ ਜੋੜ ਕੇ ਗੁਰੂ ਕੇ ਦਾਸ ਨੇ, ਕਹਿਤ ਭਇਓ ਅਕਬਰ ਕੇ ਪਾਸ, ਅਕਬਰ ਪਾਤਸ਼ਾਹ ਦੇ ਪਾਸ ਕਹਿਣ ਲੱਗਿਆ, ਸਮਝਣਾ ਤਾਹਰ ਵੇਖ ਤੇ ਟੋਡਰ ਮਲਦਾ, ਪਰ ਇੱਥੇ ਵੀ ਸਿੱਖ ਨੇ ਕਿਹਾ ਇਸ ਤਰ੍ਹਾਂ ਹੀ ਲਿਖਿਆ ਹੋਇਆ ਹੈ ਸਹੀ, ਤਾਹਰ ਵੇਖ ਤੇ ਟੋਡਣ ਵੱਲ ਨੇ ਕਿਹਾ ਸਮਝਣਾ। ਸਾਹਨ ਸ਼ਾਹ ਸੁਣੋ ਇਸ ਥਲ ਤੇ, ਹਾਂ ਕਹਿੰਦੇ ਦੋਵੇਂ ਕਹਿਣ ਲੱਗੇ ਵੀ ਹੇ ਪਾਤਸ਼ਾਹ ਦੇ ਪਾਤਸ਼ਾਹ, ਇਸ ਚਤੌੜਗਲ ਦੇ ਥਾਂ ਤਾਂ ਚਾਹੇ ਦੂਰ ਬਹੁ ਮਾਰਗ ਚਲਤੇ, ਆਹ ਦੂਰ ਬਹੁ ਮਾਰਗ ਚਲਤੇ, ਇੱਥੋਂ ਬੜਾ ਦੂਰ ਹੈ ਉਹ ਰਸਤੇ ਵਿੱਚ ਚਲਦਿਆਂ ਹੋਇਆ, ਰਾਵਰ ਕੋ ਨਾ ਬਣੈ ਅਬ ਜਾਨੋ। ਹੇ ਅਕਬਰ ਪਾਤਸ਼ਾਹ ਤੁਹਾਡਾ ਤਾਂ ਹੁਣ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਸ ਗੋਇੰਦਵਾਲ ਵਿੱਚ ਜਾਣਾ ਨਹੀਂ ਬਣ ਸਕਦਾ, ਦਿੱਲੀਪੁਰ ਤੇ ਨਿਕਟ ਸੋ ਜਾਣੋ, ਕਿਉਂਕਿ ਜਿਹੜਾ ਗੋਇੰਦਵਾਲ ਹੈ ਉਹ ਦਿੱਲੀ ਸ਼ਹਿਰ ਤੋਂ ਥੋੜਾ ਜਿਹਾ ਨੇੜੇ, ਇੱਥੋਂ ਤਾਂ ਬਹੁਤ ਦੂਰ ਹੈ। ਲਵਪੁਰ ਕੇ ਹੈ ਬਹੁਤ ਸਮੀਪ, ਜਿਹੜਾ ਲਾਹੌਰ ਸ਼ਹਿਰ ਉਹ ਤੋਂ ਗੋਇੰਦਵਾਲ ਬਿਲਕੁਲ ਨੇੜੇ ਜਿਹੀ ਹੈ। ਨਦੀ ਬਿਪਾਸਾ ਹੈ ਅਵਨੀਪ, ਇਹ ਰਾਜੇ ਜਿਹੜਾ ਉਹ ਨਦੀ ਬਿਆਸਾ ਨਦੀ ਹੈ ਉਹਦੇ ਕਿਨਾਰੇ ਉੱਪਰ ਵਸਿਆ ਹੋਇਆ। ਗੋਇੰਦਵਾਲ ਤੀਰ ਤਿਸ ਆਹੈ, ਬਿਆਸਾ ਨਦੀ ਦੇ ਕਿਨਾਰੇ ਉੱਪਰ ਗੋਇੰਦਵਾਲ ਸਾਹਿਬ ਵਸ ਰਿਹਾ ਹੈ। ਅਮਰਦਾਸ ਗੁਰ ਤਿਹ ਠਾਂ ਰਹਿ, ਉਸ ਗੋਇੰਦਵਾਲ ਸਾਹਿਬ ਦੇ ਵਿੱਚ ਗੁਰੂ ਅਮਰਦਾਸ ਸਾਹਿਬ ਤੀਸਰੇ ਪਾਤਸ਼ਾਹ ਇਸ ਸਮੇਂ ਰਹਿ ਰਹੇ। ਅਬ ਹੈ ਮਾਤਬਰ ਰਾਵਰ ਕੇਰ, ਇਸ ਕਰਕੇ ਹੇ ਪਾਤਸ਼ਾਹ ਕੋਈ ਜਿਹੜਾ ਮਾਤਬਰ ਪੁਰਸ਼ ਉਹ ਭਰੋਸੇ ਵਾਲਾ ਇਤਵਾਰ ਵਾਲਾ ਪਹੁੰਚੇ, ਤਿੰਨ ਢਿੱਗ ਕਰ ਹੈ ਅਦੇਰ, ਬਿਨਾਂ ਦੇਰੀ ਤੋਂ ਕਹਿੰਦੇ ਚੱਲਦਾ ਉਹਨਾਂ ਦੇ ਕੋਲ ਜਾ ਪਹੁੰਚੇ। ਅਨਕ ਉਪਾਇਨ ਕੋ ਲੈ ਜਾਏ, ਉਹ ਜਿਹੜਾ ਤੁਹਾਡੇ ਵੱਲੋਂ ਕੋਈ ਇਤਵਾਰ ਵਾਲਾ ਪੁਰਸ਼ ਹੈ ਨਾ, ਜਾਣ ਸਮੇਂ ਅਨੇਕਾਂ ਭੇਟਾਂ ਲੈ ਜਾਏ। ਤੁਮਰੀ ਦਿਸ਼ ਤੇ ਬਿਨੈ ਸੁਣਾਏ, ਫਿਰ ਭੇਟਾਂ ਰੱਖ ਕੇ ਤੁਹਾਡੇ ਤਰਫੋਂ ਗੁਰੂ ਅਮਰਦਾਸ ਸਾਹਿਬ ਜੀ ਨੂੰ ਬੇਨਤੀ ਸੁਣਾਵੇ, ਬੇਨਤੀ ਕਰੇ। ਸ਼ਰਧਾਲੂ ਹੋਏ ਭਾਵ ਮਹਾਨਾ, ਜਿਹੜਾ ਤੁਹਾਡਾ ਕੋਈ ਇਤਵਾਰ ਵਾਲਾ ਭੇਜਿਆ ਹੋਇਆ ਬਹੁਤਾ ਗੁਰੂ ਘਰ ਦਾ ਸ਼ਰਧਾਲੂ ਹੋਏ, ਬੜੀ ਭਾਵਨਾ ਵਾਲਾ ਹੋਏ। ਅਜਰ ਗੁਜਾਰ ਹੈ ਗਰਜ ਸੁਜਾਨਾ, ਹਾਂਜੀ ਕਹਿੰਦੇ ਇਸ ਤਰ੍ਹਾਂ ਅਰਜ ਗੁਜਾਰ ਹੈ ਗਰਜ ਸੁਜਾਨਾ, ਗੁਰ ਜੋ ਸੁਜਾਨਾ ਕਹਿੰਦੇ, ਹਾਂ ਇਸ ਤਰ੍ਹਾਂ ਕਹਿੰਦੇ ਜਿਹੜੀ ਆਪਣੀ ਗਰਜ ਹੈ ਲੋੜ ਹੈ ਉਹ ਕਹਿੰਦੇ ਸਜਾਣ ਜਾਣ ਕਰਕੇ ਅਰਜ ਗੁਜਾਰੇ ਬੇਨਤੀ ਕਰੇ। ਗਰਜੀ ਠੀਕ ਹੈ, ਆਪਣੀ ਜਿਹੜੀ ਗਰਜ ਹੈ ਆਪਣੀ ਲੋੜ ਹੈ ਉਹਦੇ ਸੰਬੰਧੀ ਅਰਜ ਗੁਜਾਰੇ ਬੇਨਤੀ ਗੁਜਾਰੇ ਬੇਨਤੀ ਕਰੇ। ਤਬ ਜੋ ਕਰ ਹੈ ਬਾਕ ਗੁਰ ਪੂਰੇ, ਉਹ ਪੂਰੇ ਗੁਰੂ ਅਮਰਦਾਸ ਸਾਹਿਬ ਜੀ ਜੋ ਫਿਰ ਬਚਨ ਕਰਨਗੇ ਪੂਰਨ ਹੋਏ ਜ਼ਰੂਰ ਜ਼ਰੂਰ। ਉਹਨਾਂ ਦਾ ਬਚਨ ਕੀਤਾ ਜ਼ਰੂਰ ਪਰ ਜ਼ਰੂਰ ਪੂਰਾ ਹੈਗਾ, ਬਿਲਕੁਲ ਪੂਰਾ ਹੀ ਹੋਵੇਗਾ। ਜਬ ਹੈ ਪਠਾਵਨ ਕਰ ਹੋ ਕੋਏ, ਅਕਬਰ ਪਾਤਸ਼ਾਹ ਜੀ ਜਿਸ ਵੇਲੇ ਆਪਣੇ ਵੱਲੋਂ ਕੋਈ ਇਤਬਾਰ ਵਾਲਾ ਪੁਰਸ਼ ਉਹਨਾਂ ਦੇ ਕੋਲ ਵੇਲੇ ਜੋਗੇ ਤਬ ਤੁਮ ਹਾਥ ਜੋਰ ਕਹਿ ਦੋਏ ਉਸ ਵੇਲੇ ਭੇਜਣ ਸਵੇ ਤੁਸੀਂ ਇੱਥੋਂ ਕਹਿੰਦੇ ਦੋ ਮੈਂ ਹੱਥ ਜੋੜ ਕੇ ਸ੍ਰੀ ਗੁਰ ਅਮਰਦਾਸ ਲੈ ਨਾਮ ਆਪਣੇ ਮੁਖ ਦੇ ਵਿੱਚੋਂ ਸਵਾਏ ਮਾਨ ਗੁਰੂ ਅਮਰਦਾਸ ਜੀ ਦਾ ਨਾਮ ਲੈਣਾ ਮੁਖ ਸਨਮੁਖ ਕਰ ਕੇ ਤਿੰਨ ਧਾਮ ਉਹਨਾਂ ਦਾ ਜਿਹੜਾ ਘਰ ਹੈ ਨਾ ਉਧਰ ਬੁਲਨੀ ਆਪਣਾ ਜਿਹੜਾ ਮੁਖ ਹੈ ਸਾਹਮਣੇ ਕਰਕੇ ਆਪਣੋ ਕਾਜ ਚਿਤਵ ਕਰ ਮਨ ਮੈਂ ਆਪਣਾ ਜਿਹੜਾ ਕੰਮ ਹੈ ਨਾ ਜੰਗ ਜੁੱਧ ਦਾ ਹੈ ਮਨ ਵਿੱਚ ਹੀ ਚਿਤਵ ਕੇ ਸੰਕਲਪ ਕਰਕੇ ਤਸਲੀ ਮਾਤ ਕਰੋ ਤਿਸ ਛਿਨ ਮੈਂ ਕਹਿੰਦੇ ਚਿਤਵ ਕੇ ਸੋਚ ਕੇ ਉਸ ਸਮੇਂ ਫਿਰ ਕਹਿੰਦੇ ਨਮਸਕਾਰ ਕਰੋ ਨਹੀਂ ਕਰੋ ਆਜ ਤੇ ਐਸੀ ਬਾਤ ਅੱਜ ਤੋਂ ਹੀ ਪਾਤਸ਼ਾਹ ਜਿਹੜੀ ਗੱਲ ਹੈ ਨਾ ਅਰਦਾਸ ਦੀ ਤੁਸੀਂ ਕਰੋ ਗਮ ਨੈ ਮਾਰਗ ਦਿਨ ਅਰ ਰਾਤ ਜਿਹੜਾ ਤਵਾਰ ਵਾਲਾ ਪੁਰੇਸ਼ਾ ਉਹ ਦਿਨੇ ਰਾਤ ਹੀ ਰਸਤੇ ਵੀ ਚੱਲਦਾ ਜਾਏ ਜਾਂਚਹ ਜਬ ਹੈ ਜਾਏ ਕਰ ਜੋਏ ਜਦੋਂ ਜਾ ਕੇ ਦੇਖ ਕੇ ਕਹਿੰਦੇ ਉਹ ਜੱਚ ਨਾ ਕਰੇਗਾ ਮੰਗ ਕਰੇਗਾ ਨਿਸ਼ਚੈ ਕਾਰਜ ਤੁਮਰੋ ਹੋਏ ਇਹ ਪਾਤਸ਼ਾਹ ਯਕੀਨ ਕਰੋ ਭਰੋਸਾ ਕਰੋ ਤੁਹਾਡਾ ਜਿਹੜਾ ਕੰਮ ਜ਼ਰੂਰ ਹੋ ਜਾਏ ਉਨ ਆਗੈ ਸਤਿਗੁਰੂ ਮਨਾਵਹੋ ਹਾਂ ਫਿਰ ਅੱਗੇ ਵਾਸਤੇ ਵੀ ਤੁਸੀਂ ਗੁਰੂ ਅਮਰਦਾਸ ਸਾਹਿਬ ਜੀ ਨੂੰ ਮਨਾਉਂਦੇ ਪੂਜਦੇ ਰਹਿਣਾ ਮਨ ਬਾਂਛਤ ਫਲ ਤਿੰਨ ਤੇ ਪਾਵਹੋ ਇਸ ਤਰ੍ਹਾਂ ਫਿਰ ਮਨ ਈਸ਼ਰ ਜਿਹੜੇ ਫਲ ਹੈ ਉਹਨਾਂ ਦੇ ਪਾਤਸ਼ਾਹ ਤੁਸੀਂ ਪਾਤਸ਼ਾਹ ਜੀ ਪਾਉਂਦੇ ਰਹੇ ਹੋ ਇਸ ਤਰ੍ਹਾਂ ਇਹ ਟੋਡਰ ਮੱਲ ਜਿਹੜਾ ਦੀਵਾਨ ਹੈ ਅਤੇ ਤਾਹਰ ਬੇਗ ਜਿਹੜਾ ਲਾਹੌਰ ਦਾ ਸੂਬਾ ਹੈ ਇਹ ਦੋਹਾਂ ਨੇ ਰਲ ਮਿਲ ਕੇ ਅਕਬਰ ਪਾਤਸ਼ਾਹ ਨੂੰ ਪ੍ਰੇਰਿਆ ਜਿਸਨਾਂ ਦੀ ਪ੍ਰੇਰਨਾ ਅਨੁਸਾਰ ਫਿਰ ਗੁਰੂ ਅਮਰਦਾਸ ਸਾਹਿਬ ਜੀ ਨੂੰ ਇਹਨੇ ਇੱਥੋਂ ਹੀ ਧਿਆਨ ਧਰ ਕੇ ਅਰਦਾਸ ਕੀਤੀ ਮਨਾਇਆ ਪੂਜਿਆ ਇਸ ਤਰ੍ਹਾਂ ਕਿਹਾ ਕਿ ਮਹਾਰਾਜ ਇਹ ਫਤਿਹ ਹੋ ਜਾਏ ਮੋਰਚਾ ਫਿਰ ਮੈਂ ਨੰਗੇ ਪੈਰੀ ਆਪ ਜੀ ਦੇ ਮਹਾਰਾਜ ਦਰਸ਼ਨ ਦਾਰ ਕਰਨ ਲਈ ਚਰਨ ਪਰਸਨ ਲਈ ਚੱਲ ਕੇ ਆਵਾਂਗਾ ਤਰ੍ਹਾਂ ਤਰ੍ਹਾਂ ਦੀਆਂ ਭੇਟਾਵਾਂ ਮਹਾਰਾਜ ਲੈ ਕੇ ਆਪ ਜੀ ਦੀ ਪ੍ਰਸੰਨਤਾ ਪ੍ਰਾਪਤ ਕਰਾਂਗਾ ਜਿਸ ਤਰ੍ਹਾਂ ਫਿਰ ਗੁਰੂ ਅਮਰਦਾਸ ਸਾਹਿਬ ਜੀ ਨੇ ਇਹ ਦਰਬਾੜੀ ਦਾ ਕਿਲਾ ਕੜ੍ਹ ਜਿਹੜਾ ਨਹੀਂ ਟੁੱਟ ਰਿਹਾ ਸੀ ਉਹ ਅੰਤਰ ਜਾਮਤਾ ਨਾਲ ਜਾਣ ਲਿਆ ਵੀ ਇਹ ਦੋਵੇਂ ਜਿਹੜੇ ਕੜਾ ਅਤੇ ਚਰੋੜ ਦਾ ਗਿਲਾ ਟੁੱਟਣਾ ਇੱਕੋ ਹੀ ਸਮਾਂ ਹੈ ਜਦੋਂ ਇੱਧਰ ਇਹ ਕੜ ਟੁੱਟੇਗਾ ਉਦੋਂ ਹੀ ਚਰੋੜ ਦਾ ਗਿਲਾ ਟੁੱਟਣਾ ਹੈ ਜਿਵੇਂ ਆਪ ਜੀ ਨੇ ਮੁੱਠੋਂ ਬਚਨ ਕਿਹਾ ਸੀ ਕਤਰੂ ਦੇ ਵਿੱਚ ਅਤੇ ਉਹ ਸੰਸਾਰ ਫਿਰ ਉਹ ਪੂਰਾ ਹੀ ਹੋਇਆ ਕੜ ਵੀ ਉਦੋਂ ਹੀ ਟੁੱਟਿਆ ਅਤੇ ਉੱਧਰ ਕਿਲੇ ਦਾ ਕਿਲਾ ਵੀ ਉਦੋਂ ਹੀ ਫਤਿਹ ਹੋਇਆ ਉਹ ਪ੍ਰਸੰਗ ਅਗਲੇ ਇਤਿਹਾਸ ਵਿੱਚ ਕਵੀ ਜੀ ਨੇ ਖੋਲ ਖੋਲ ਲਿਖਿਆ ਹੈ ਉਹ ਕੱਲ੍ਹ ਦੇ ਦੀਵਾਨ ਵਿੱਚ ਆਪਾਂ ਪੜ੍ਹ ਲਵਾਂਗੇ ਹੁਣ ਇੱਥੇ ਸਮਾਪਤੀ ਹੈ ਜੀ ਜਾਚਹਿ ਜਬ ਹੈ ਜਾਏ ਕਰ ਜੋਏ ਨਿਸ਼ਚੈ ਕਾਰਜ ਤੁਮਰੋ ਹੋਏ ਪੁਨ ਆਗੈ ਸਤਿਗੁਰੂ ਮਨਾਵਹੋ ਮਨ ਬਾਂਛਤ ਫਲ ਤਿੰਨ ਤੇ ਪਾਵਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।